ਵਾਹਿਗੁਰੂ ਜੀ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰ ਗੋਬਿੰਦ ਹਰੀ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਦਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਚੌਪਈ ਤਹ ਤੇ ਗਮਨੇ ਗੁਰੂ ਅਗਾਰੀ ਨਰਨ ਉਧਾਰਨ ਪਰ ਉਪਕਾਰੀ ਜਹ ਢਿੱਲਾ ਹੈ ਬਾਲ ਗੁੰਦਾਈ ਜੋਗੀ ਬਹੁਤ ਰਹਿਤ ਤੇਹ ਥਾਈ ਤਹ ਤੇ ਗਮਨੇ ਗੁਰੂ ਅਗਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵਿਹੜੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਦੀਵਾਨ ਸਜ ਰਹੇ ਹੈ ਯੁਗੋ ਯੁਗ ਅਟਲ ਸਤਿਗੁਰੂ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੋਈ ਸਮਾਂ ਸੱਚ ਕੀ ਬਾਣੀ ਅਕਾਲ ਗੋ ਬਾਣੀ ਖਸਕੀ ਬਾਣੀ ਦਾ ਪਾਠ ਜਾਪ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਜੋ ਕਾਫੀ ਸਮੇਂ ਤੋਂ ਮੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਹੈ। ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਇਸ ਸੰਸਰੇ ਦਾ ਜਿਹੜਾ ਪ੍ਰਸੰਗ ਹੈ ਭਾਈ ਬਾਲਾ ਜੀ ਦੀ ਬੇਨਤੀ ਕਰਨ ਤੋਂ ਸੁਣਾਉਂਦੇ ਹੋਏ ਰਸਤਾ ਤੈਅ ਕਰਦੇ ਗਏ। ਇਸੇ ਤਰ੍ਹਾਂ ਮੈਂਟਮੋਰੀ ਦੇ ਜ਼ਿਲ੍ਹੇ ਵਿੱਚ ਜਿਹੜਾ ਨਸ਼ਹਿਰਾ ਨਾਮੇ ਪਿੰਡ ਹੈ ਜਿੱਥੇ ਪਹਿਲਾਂ ਵੀ ਆਪ ਜੀ ਇੱਕ ਵਾਰੀ ਗਏ ਸੀ, ਇੱਥੇ ਇੱਕ ਪਖੰਡੀ ਫਕੀਰ ਜੀ ਨੇ ਆਪਣਾ ਨਾਂ ਸਾਹ ਸੁਹਾਗਣ ਰਖਵਾਇਆ ਹੋਇਆ ਸੀ ਵੀ ਮੈਂ ਮਾਲਕ ਪਰਮੇਸ਼ਰ ਉਹਦੀ ਸੁਹਾਗਣ ਹਾਂ, ਸੁਹਾਗਵੰਤੀ ਪਤਨੀ ਹਾਂ। ਹੈ ਨਹੀਂ ਸੀ ਇਹ ਸਾਹ ਸੁਹਾਗਣ ਸੁਹਾਗਣੀ ਉਹਦੀ, ਅਤੇ ਇਹਦਾ ਪਰਦਾ ਜਾਂ ਪਖੰਡ ਦਾ ਪਾਜਦਾ ਉਹਨ ਵਾਸਤੇ ਮਹਾਰਾਜ ਜੀ ਚਲੇ ਗਏ ਸੀ। ਇਹ ਕਿਹਾ ਸੀ ਵੀ ਇਹਦੇ ਨਾਲ ਕੋਈ ਬਚਨ ਬਿਲਾਸ ਕਰਨੇ ਹੈ, ਕਹਿੰਦਾ ਨਹੀਂ ਅੱਜ ਤਾਂ ਸਾਰੀ ਰਾਤ ਸਹੁ ਨਾਲ ਗੱਲਾਂ ਹੋਣੀਆਂ, ਸਹੁ ਦੇ ਦਰਸ਼ਨ ਕਰਨੇ, ਜਿਹਦੇ ਦਰਸ਼ਨ ਕਰਨੇ, ਜਿਹਦੇ ਨਾਲ ਬਚਨ ਬਿਲਾਸ ਕਰਨੇ, ਜਿਹਦਾ ਨਾਂ ਲੈਂਦਾ ਉਹ ਦਰਵਾਜ਼ੇ 'ਤੇ ਖੜ੍ਹਾ ਹੈ। ਪਖੰਡੀ ਹੈ ਤਾਂ ਪਖੰਡ ਉਹਦੇ ਵਾਸਤੇ ਮਹਾਰਾਜ ਕਹਿੰਦੇ ਮਰਦਾਨੇ ਭਾਵੇਂ ਬਾਲੇ ਕੁਝ ਨਹੀਂ ਇੱਥੇ, ਚਲੋ ਅੱਜ ਤਾਂ ਪਿੱਠ ਜੀ ਦਿੱਤੀ ਉਦੋਂ ਹੀ ਬਸ ਬੇਟਾ ਗੁੱਸਾ ਚੱਲ ਪਿਆ, ਲੜਾਈ ਹੋ ਗਈ, ਕੋਈ ਝੰਡੇ 'ਚ ਚੁੱਕ ਕੇ ਲੈ ਗਿਆ, ਕੋਈ ਬਾਕੀ ਭੇਟਾ ਪੂਜਾ ਜੀ ਜਿੱਥੇ ਬੈਠਾ ਸੀ ਅੰਦਰ ਉਹ ਕਾਲੀ ਕਰਤੂਤ ਕਰ ਰਿਹਾ ਸੀ, ਫੜ ਲਿਆ ਚੰਗੀ ਤਰ੍ਹਾਂ ਚਾੜਾ ਛਕਾਇਆ, ਇਲਾਕੇ ਵਿੱਚ ਪ੍ਰਸਿੱਧ ਹੋ ਗਿਆ ਵੀ ਇਹ ਤਾਂ ਪਖੰਡੀ ਡੰਬੀ ਸੀ, ਬਦਮਾਸ਼ ਸੀਗਾ, ਪਰ ਫਿਰ ਵੀ ਉੱਥੇ ਗੇੜੇ ਜੇ ਕੱਢਦਾ ਫਿਰਦਾ ਹੈ। ਇਹਨੂੰ ਸੌ ਸੁਹਾਗਣ ਬਣਾਉਣ ਵਾਸਤੇ ਵੀ ਮਾਲਕ ਦੀ ਇਹ ਸੁਹਾਗਣ ਹੀ ਹੈ, ਵਾਹਿਗੁਰੂ ਦੀ ਪ੍ਰਾਪਤੀ ਵਾਲਾ ਹੈ। ਉਹ ਗੁਰੂ ਮਹਾਰਾਜ ਜੀ ਫਿਰ ਚਲੇ ਗਏ ਇਹ ਨਸ਼ਹਿਰੇ ਵਿੱਚ, ਉਸੇ ਮਾਤਾ ਦੇ ਘਰ ਦੇ ਵਿੱਚ ਫਿਰ ਆਪ ਜੀ ਨੇ ਜਾ ਨਿਵਾਸ ਕੀਤਾ। ਉਹ ਜਨਵੀ ਚਾਨਣੇ ਪਖਤੀ ਦੂ ਜੀ ਸਥਿਤ ਸੀ, ਜੋ ਰਾਤ ਜੀ ਹੋਈ ਹੈ ਮਾਤਾ ਨੂੰ ਮਹਾਰਾਜ ਪੁੱਛਣ ਗਈ, ਅੱਜ ਦੀ ਰਾਤ ਉਹ ਫਕੀਰ ਕੋਲ ਬੜੇ ਢੰਗ ਸੇ ਨਗਾਰੇ ਵੱਜਦੇ ਸੀ, ਅੱਜ ਵੀ ਉਹੀ ਰਾਤ ਹੈ, ਅੱਜ ਨਹੀਂ ਕੁਛ ਹੁੰਦਾ ਹੈ ਖਟਕਾ ਦਰਕਾ। ਕਹਿਣ ਲੱਗੀ ਮਹਾਰਾਜ ਤਾਂ ਬੜਾ ਡੰਬੀ ਪਖੰਡੀ ਸੀ, ਬਹੁਤ ਮਾੜਾ ਬੰਦਾ ਸੀ, ਐਵੇਂ ਉਹਨੇ ਬਖਾਵਾ ਕਰਾਇਆ ਹੋਇਆ ਸੀ, ਇੱਥੇ ਐਵੇਂ ਕਹਿਦਾ ਗੇੜੇ ਕੱਢਦਾ, ਹੁਣ ਇੱਥੇ ਬਹੁਤ ਬੁਰਾ ਹਾਲ ਉਹਦਾ। ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਕਰ ਰਹੇ ਸੀ, ਉਸੇ ਵੇਲੇ ਇਸੇ ਨਗਰੀ ਵਿੱਚੋਂ ਇੱਕ ਜਿਹੜਾ ਪੈਰਾਂ ਤੋਂ ਪਿੰਗਲਾ ਹੈ, ਹੱਥਾਂ ਤੋਂ ਲੂਲਾ ਹੈ, ਹੱਥ ਨਹੀਂ ਹੈ, ਪੈਰ ਨਹੀਂ ਟੁੰਡਾ ਜਿਹਾ ਹੈ, ਉਹ ਰੜਦਾ ਰੜਾਉਂਦਾ ਹੋਇਆ ਮਹਾਰਾਜ ਕੋਲ ਆ ਗਿਆ। ਮਹਾਰਾਜ ਦੇ ਦਰਸ਼ਨ ਕਰਨ ਤੋਂ, ਮਿਹਰ ਕਰਨ ਤੋਂ ਉਹਦੇ ਹੱਥ ਪੈਰ ਸਾਬਤ ਜਿਹੇ ਹੋ ਗਏ। ਇਹ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਹੁਣ ਮੈਨੂੰ ਲੋਕ ਪੁੱਛਣਗੇ ਮੈਂ ਕਿਹਦਾ ਨਾਂ ਲਵਾਂਗਾ। ਮਹਾਰਾਜ ਕਹਿੰਦੇ ਵੀ ਤੂੰ ਜਿਹੜਾ ਪੁੱਛੇ ਉਹਨੂੰ ਕਹਿ ਦੇਣੀ ਵੀ ਇਹ ਹੱਥ ਪੈਰ ਮੈਨੂੰ ਸੌ ਸੁਹਾਗਣ ਨੇ ਬਖਸ਼ੇ ਹੈ, ਉਹਨੇ ਠੀਕ ਕੀਤੇ ਹੈ। ਇਸ ਤਰ੍ਹਾਂ ਹੀ ਕਹਿਣ ਲੱਗ ਪਿਆ। ਉਹ ਕਹਿੰਦਾ ਕਹਾਉਂਦਾ ਜਿੱਥੇ ਉਹ ਸੌ ਸੁਹਾਗਣ ਖੜ ਫਿਰ ਰਿਹਾ ਸੀ, ਉਹਨੂੰ ਵੀ ਪੁੱਛਿਆ ਵੀ ਤੈਨੂੰ ਕਿਹਨੇ ਹੱਥ ਪੈਰ ਇਸ ਠੀਕ ਕੀਤੇ, ਇਹਨੇ ਕਿਹਾ ਸੌ ਸੁਹਾਗਣ ਨੇ। ਫਿਰ ਇਹਦੇ ਮਨ ਵਿੱਚ ਖਿਆਲ ਆਇਆ, ਵਿਚਾਰ ਆਇਆ ਵੀ ਜਿਹੜੇ ਪਹਿਲਾਂ ਉਹ ਦਰਵੇਸ਼ ਆਏ ਸੀ ਉਹ ਪੁੱਜੇ ਹੋਏ ਸੀ, ਮੈਂ ਉਹਦਾ ਨਿਰਾਦਰ ਕੀਤਾ, ਉਹਨਾਂ ਤੋਂ ਬੇਮੁਖ ਹੋਇਆ, ਇਸ ਕਰਕੇ ਮੇਰੀ ਵਡਿਆਈ ਸ਼ੋਭਾ ਚਲੀ ਗਈ। ਫਿਰ ਉਹ ਕਹਿੰਦਾ ਵੀ ਮੈਨੂੰ ਉਹਨਾਂ ਦੇ ਦਰਸ਼ਨ ਕਰਾ। ਇਹ ਸੌ ਸੁਹਾਗਣ ਨੂੰ ਗੁਰੂ ਮਹਾਰਾਜ ਦੇ ਕੋਲ ਲੈ ਆਇਆ, ਫਿਰ ਚਰਨਾਂ 'ਤੇ ਢਹਿ ਪਿਆ, ਮਾਫ਼ੀ ਮੰਗੀ। ਕਹਿਣ ਲੱਗਿਆ ਮਹਾਰਾਜ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਪੂਰਨ ਪੁਰਖੋ ਖੁਦਾਈ ਹੋ, ਵਾਹਿਗੁਰੂ ਦਾ ਰੂਪ ਹੋ। ਮਹਾਰਾਜ ਕਹਿੰਦੇ ਵੀ ਅੱਗੇ ਵਾਸਤੇ ਆਕਰ ਛੱਡ ਛਡਾ ਕੇ ਇਹ ਤੋਂ ਆਏ ਗਏ ਸਾਧੂ ਦੇ ਦਰਸ਼ਨ ਕਰਿਆ ਵੀ ਕਰ, ਸੰਗਤ ਕਰਿਆ ਕਰ, ਭਗਤੀ ਕਰਿਆ ਕਰ, ਇਸ ਤਰ੍ਹਾਂ ਲੁਕ ਲੁਕਾ ਕੇ ਜਿਹਨੇ ਬਹਿਣਾ ਉੱਠਣਾ ਹੈ। ਇੱਥੇ ਧਰਮ ਦੀ ਜਗ੍ਹਾ ਬਣਾ ਕਰਾ, ਕੀਰਤਨ ਦਾ ਪ੍ਰਵਾਹ ਚਲਾ, ਇਸ ਤਰ੍ਹਾਂ ਜਨਮ ਨੂੰ ਸਫਲਾ ਕਰ। ਇਸਨੇ ਕਰ ਕਰਾ ਲਿਆ, ਇਸ ਕਰਕੇ ਇਹਦਾ ਵੀ ਉਧਾਰ ਸੁਧਾਰ ਹੋ ਗਿਆ। ਇਉਂ ਗੁਰੂ ਮਹਾਰਾਜ ਨੇ ਜਿਵੇਂ ਉਹ ਸੌ ਸੁਹਾਗਣ ਨੂੰ ਸਿੱਧੇ ਰਸਤੇ ਪਾਇਆ, ਭਾਵ ਭਗਤੀ ਵਾਲੇ ਬਣਾਇਆ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਅਖੀਰ 'ਤੇ ਸੁਣਿਆ ਸੀ। ਅੱਜ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਨਸ਼ਹਿਰੇ ਪਿੰਡ ਤੋਂ ਚਲਦੇ ਚਲਾਉਂਦੇ ਹੋਏ ਜੇਹਲਮ ਜ਼ਿਲ੍ਹੇ ਦੇ ਵਿੱਚ, ਜਿੱਥੇ ਬਾਲ ਕੁਲਾਈ ਦਾ ਟਿੱਲਾ ਹੈ, ਇੱਥੇ ਗਏ ਸੀ, ਇਹਨਾਂ ਨਾਲ ਬਚਨ ਵਿਲਾਸ ਹੋਏ, ਇਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ, ਉਹ ਇਹਨਾਂ ਦਾ ਪ੍ਰਸੰਗ ਅੱਜ ਦੇ ਦੀਵਾਨ ਵਿੱਚ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਬਹੁਤ ਦੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਜੋੜ ਕੇ ਇਕਾਗਰਤਾ ਨਾਲ ਸੁਣੀਏ ਜੀ। ਤਹਿ ਤੇ ਗਮ ਨੇ ਗੁਰੂ ਅਗਾਰੀ। ਭਾਈ ਬਾਲਾ ਜੀ ਕਹਿੰਦੇ, ਹੇ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ, ਉਹ ਨੁਸ਼ਹਿਰੇ ਪਿੰਡ ਤੋਂ ਸੌ ਸੁਹਾਗ ਨੂੰ ਸਿੱਧੇ ਰਸਤੇ ਪਾ ਕੇ ਲੁੱਲੇ ਤੇ ਪਿੰਗੜੇ ਨੂੰ ਸੋਹਣੇ ਹੱਥ ਚਰਨ ਬਖਸ਼ ਕੇ ਨਿਹਾਲ ਕਰਕੇ ਉਸ ਤੋਂ ਅੱਗੇ ਚੱਲ ਪਏ। ਨਰਨ ਉਧਾਰਨ ਪਰ ਉਪਕਾਰੀ। ਜੋ ਲੋਕਾਂ ਦਾ ਉਧਾਰ ਕਰਨਾ ਹੈ ਤੇ ਉਹ ਪਰਉਪਕਾਰੀ ਜੋ ਸਤਿਗੁਰੂ ਹੈ, ਲੋਕਾਂ ਦੇ ਉਧਾਰ ਚੱਲਣ ਲਈ ਉੱਥੋਂ ਅੱਗੇ ਚੱਲ ਪਏ। ਜਹ ਢਿੱਲਾ ਹੈ ਬਾਲ ਗੁੰਦਾਈ। ਚਲਦੇ ਚਲਾਉਂਦੇ ਉੱਥੇ ਆ ਪਹੁੰਚੇ ਜਿੱਥੇ ਬਾਲ ਗੁੰਦਾਈ ਨਾਮ ਦਾ ਇੱਕ ਯੋਗਾ ਵਿਆਸੀ ਪੁਰਸ਼ ਸੀ। ਉਹਦਾ ਨਾਂ ਸੀ ਬਾਲ ਗੁੰਦਾਈ ਤੇ ਇਸ ਤਰ੍ਹਾਂ ਇਹ ਟਿੱਲੇ 'ਤੇ ਰਹਿੰਦਾ ਸੀ। ਪਹਾੜ ਦਾ ਜਿਹੜਾ ਉੱਚਾ ਜਿਹਾ ਟਿੱਲਾ ਹੋਵੇ, ਟਿੱਬਾ ਜਿਹਾ ਹੋਵੇ ਅਤੇ ਉਹਨੂੰ ਉਹ ਪਹਾੜ ਦਾ ਉੱਚਾ ਥਾਂ ਹੋਵੇ, ਚੋਟੀ ਹੋਵੇ, ਉੱਚਾ ਥਾਂ ਹੋਵੇ, ਜਿਵੇਂ ਉਹ ਮਾਰੂ ਰੇਤੇ ਦਾ ਟਿੱਬਾ ਜਿਹਾ ਹੁੰਦਾ, ਜਿਸ ਤਰ੍ਹਾਂ ਪਹਾੜ ਦਾ ਟਿੱਬਾ ਜਿਹਾ ਹੋਵੇ ਉਹਨੂੰ ਟਿੱਲਾ ਕਹਿ ਦਿੰਦੇ ਨੇ। ਇਸ ਪਹਾੜ ਦੇ ਉੱਚੇ ਟਿੱਲੇ 'ਤੇ ਰਹਿਣ ਵਾਲਾ ਜਿਹੜਾ ਇਹ ਸੀ, ਇਹਦਾ ਨਾਂ ਸੀ ਬਾਲ ਗੁੰਦਾਈ, ਜਿਸ ਕਰਕੇ ਇਸ ਅਸਥਾਨ ਦਾ ਨਾਂ ਫਿਰ ਬਾਲ ਗੁੰਦਾਈ ਦਾ ਟਿੱਲਾ ਪੈ ਗਿਆ ਸੀ, ਕਿਉਂਕਿ ਇਸ ਪਹਾੜ 'ਤੇ ਬਾਲ ਗੁੰਦਾਈ ਰਹਿੰਦਾ ਸੀ। ਇਹ ਯੋਗ ਅਭਿਆਸੀ ਸੀ। ਆ ਜਿਹੜੀ ਨੀਲੀ ਧਰਤੀ ਬਸਤੀ ਆਦਿਕ ਦੀ ਕਿਰਿਆ ਤੋਂ ਬਾਅਦ ਰੇਚਕ ਪੂਰਵ ਕੁੰਭਕ ਕਰਨ ਵਾਲਾ ਸੀ, ਯਾਨੀ ਪੁਰਾਣਾ ਨੂੰ ਦਸਵੇਂ ਦੁਆਰ ਵਿੱਚ ਆਉਣ ਵਾਲਾ ਅਤੇ ਟਿਕਾਉਣ ਵਾਲਾ ਫਿਰ ਉਤਾਰਨ ਵਾਲਾ ਸੀ। ਇਸ ਤਰ੍ਹਾਂ ਉਹ ਯੋਗ ਦੀ ਕਲਾ ਦੁਆਰਾ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਜਾ ਕੇ ਟਿਕਾ ਲਏ, ਕੁੰਭਕ ਕਰ ਲਏ, ਫਿਰ ਲਾ ਲਏ। ਉਹਨੂੰ ਯੋਗੀ ਕਿਹਾ ਜਾਂਦਾ, ਯੋਗਾ ਅਭਿਆਸੀ, ਯੋਗ ਕਰਨ ਵਾਲਾ, ਇਹ ਸਾਧਨ ਦੁਆਰਾ ਪਰਮੇਸ਼ਰ ਨਾਲ ਜੁੜਨ ਵਾਲਾ। ਇਸ ਤਰ੍ਹਾਂ ਕਹਿੰਦੇ, ਜਿੱਥੇ ਉਹ ਬਾਲ ਗੁੰਦਾਈ ਦਾ ਟਿੱਲਾ ਵੱਜਦਾ ਹੈ, ਇਹ ਬਾਲ ਗੁੰਦਾਈ ਨਾਮ ਦਾ ਯੋਗਾ ਅਭਿਆਸੀ ਪੁਰਸ਼ ਰਹਿੰਦਾ ਹੈ। ਯੋਗੀ ਬਹੁਤ ਰਹਿਤ ਤੇ ਥਾਏ। ਇਸ ਅਸਥਾਨ ਤੇ ਹੋਰ ਵੀ ਜਿਹੜੇ ਯੋਗ ਕਰਨ ਵਾਲੇ ਯੋਗਾ ਅਭਿਆਸੀ ਪੁਰਸ਼ ਹੈ, ਬੇਅੰਤ ਗਿਣਤੀ ਵਿੱਚ ਰਹਿੰਦੇ ਹੈ ਸਨ। ਦੋਹਰਾ ਬਾਲ ਗੁੰਦਾਈ ਸਦਨ ਮਹਿ। ਜਿੱਥੇ ਬਾਲ ਗੁੰਦਾਈ ਦਾ ਘਰ ਹੈ, ਯਾਨੀ ਅਸਥਾਨ ਹੈ, ਟਿਕਾਣਾ ਡੇਰਾ ਹੈ। ਬਾਜ ਸਾਲ ਮਹਿ ਬਾਜ। ਜਿੱਥੇ ਦਾ ਕਹਿੰਦੇ ਬਾਜ ਸਾਲ ਕੀਤੇ ਲੈ, ਉਹਦੇ ਵਿੱਚ ਬੜੇ ਚੰਗੇ ਚੰਗੇ ਘੋੜੇ ਵੀ ਇਸਨੇ ਰੱਖੇ ਹੋਏ ਹਨ। ਇੱਕ ਖਜ਼ਾਨਾ ਚੀਰ ਕੋ। ਆਪਣੇ ਟਿਕਾਣੇ ਆਪਣੇ ਡੇਰੇ ਵਿੱਚ ਕੱਪੜਿਆਂ ਦਾ ਬੜਾ ਤਕੜਾ ਕਹਿੰਦੇ ਖਜ਼ਾਨਾ ਹੈ, ਬੜੇ ਸੋਹਣੇ ਕਹਿੰਦੇ ਕੱਪੜਿਆਂ ਦੇ ਥਾਨ ਹਨ। ਪਰ ਉਪਕਾਰ ਕੇ ਕਾਜ। ਸਾਰਾ ਕਹਿੰਦੇ ਪਰ ਉਪਕਾਰ ਕਰਨ ਵਾਸਤੇ ਹੀ ਇਹ ਕੱਪੜੇ ਰੱਖੇ ਹੋਏ ਹੈ ਤੇ ਘੋੜੇ ਰੱਖੇ ਹੋਏ ਇਸਨੇ। ਚੌਪਈ ਉੱਤਮ ਭੋਜਨ ਸੋਭਨ ਵਾਵੈ ਹੈ। ਜਿਹੜਾ ਬਾਲ ਗੁੰਦਾਈ ਸਿੱਧ ਪੁਰਸ਼ ਹੈ, ਯੋਗਾ ਅਭਿਆਸੀ ਹੈ, ਚੰਗੇ ਚੰਗੇ ਜਿਹੜੇ ਭੋਜਨ ਕਹਿ ਕੇ ਰਸੋਈਆਂ ਤੋਂ ਬਣਵਾ ਲੈਂਦਾ ਹੈ। ਜੋ ਤਿਹ ਜਾਏ ਸਭਨ ਕੋ ਖਵਾਵੈ। ਜਿਹੜਾ ਵੀ ਕਿ ਉਸ ਅਸਥਾਨ ਤੇ ਚਲਾ ਜਾਂਦਾ ਹੈ, ਸਾਰਿਆਂ ਨੂੰ ਇਹ ਇੱਕੋ ਜਿਹਾ ਫਿਰ ਚੰਗਾ ਭੋਜਨ ਰਾਜਾ ਜੀ ਕੇ ਛਕਾਉਂਦਾ ਹੈ। ਸੁੰਦਰ ਮੰਦਰ ਮਹਿ ਬਿਸਰਾਮਾ। ਰਾਤ ਦੇ ਸਮੇਂ ਸੋਹਣੇ ਜਿਹੇ ਮਕਾਨ ਬਣਾਏ ਹੈ, ਉਹ ਆਰਾਮ ਵਾਸਤੇ ਦੇ ਦਿੰਦਾ ਹੈ। ਨਗਨ ਦੇਖ ਪੱਟ ਦੇ ਅਬਰਾਮਾ। ਜੇ ਕੋਈ ਗਰੀਬ ਪੁਰਸ਼ ਇਸ ਤਰ੍ਹਾਂ ਕੱਪੜਿਆਂ ਤੋਂ ਨੰਗਾ ਹੋਵੇ, ਵੀ ਪੜਦ ਹੋਵੇ, ਉਹਨੂੰ ਇਹ ਕੀਮਤੀ ਕੱਪੜੇ ਸਵਾ ਦਿੰਦਾ ਹੈ। ਪੰਥ ਚਲਤ ਸ੍ਰਮ ਜੋ ਹੋਏ ਜਾਵੇ ਹੈ। ਜਿਹੜਾ ਕੋਈ ਇਸ ਤਰ੍ਹਾਂ ਸਾਧੂ ਸੰਤ ਰਸਤੇ ਵਿੱਚ ਚਲਦਿਆਂ ਚਲਦਿਆਂ ਥਕਾਵਟ ਸਹਿਸ ਹੋ ਜਾਂਦਾ, ਥੱਕ ਥੁੱਕ ਜਾਂਦਾ ਹੈ, ਭੇਜ ਤੁਰੰਗ ਤਾਹ ਚੜਵਾਵੇ ਹੈ। ਇਹ ਹੁਣ ਵਿਚਾਰਾ ਤੁਰ ਨਹੀਂ ਸਕਦਾ, ਥੱਕ ਗਿਆ, ਹੰਭ ਗਿਆ, ਫਿਰ ਤਬੇਲੇ ਵਿੱਚੋਂ ਚੰਗਾ ਘੂਮ ਘੋੜਾ ਦੇ ਕੇ ਉੱਥੇ ਭੇਜ ਦਿੰਦਾ ਉਹਨੂੰ ਘੋੜੇ 'ਤੇ ਚੜਾ ਕੇ ਆਪਣੇ ਟਿਕਾਣੇ ਡੇਰੇ ਲੈ ਆਉਂਦਾ ਏ ਸਾਧੂ ਬਾਲਕਾਂ ਦਾ ਹੀ ਨਿਤ ਉਪਕਾਰ ਕਰਨ ਅਬਲਾਖੀ ਇਸ ਤਰ੍ਹਾਂ ਜਿਹੜਾ ਬਾਲਕਾਂ ਦਾ ਹੀ ਜੋਗਾ ਵਿਆਸੀ ਪੁਰਸ਼ੀ ਹਮੇਸ਼ਾ ਪਰਮ ਉਪਕਾਰ ਕਰਨ ਦਾ ਹੀ ਇਹ ਚਾਹਵਾਨ ਸੀ ਇੱਛਕ ਸੀ ਕਾਸ਼ ਰੱਖਦਾ ਸੀ ਵੱਧ ਤੋਂ ਵੱਧ ਪਾਰ ਉਪਕਾਰ ਹੁੰਦਾ ਰਹੇ ਜੋ ਅਵਨੀ ਪਾਰ ਸਫਲਿਓ ਸਾਖੀ ਇਸ ਤਰ੍ਹਾਂ ਕਹਿੰਦੇ ਧਰਤੀ ਉੱਪਰ ਜਿਹੜਾ ਬਿਰਸ਼ ਫਲਾਂ ਸਹਿਤ ਹੁੰਦਾ ਹੈ ਵੀ ਉਹ ਸਭ ਨੂੰ ਜਿਹੜਾ ਰਾਹੀ ਪਾਉਂਦੀ ਉਹ ਰਸਤੇ ਲੰਘਦਾ ਅਤੇ ਸਭ ਨੂੰ ਫਲ ਦਿੰਦਾ ਹੈ ਅਤੇ ਸਾਰਿਆਂ ਦੀ ਤ੍ਰਿਪਤੀ ਕਰਕੇ ਖੁਸ਼ੀ ਲੈਂਦਾ ਹੈ ਇਸ ਤਰ੍ਹਾਂ ਇਹਦਾ ਜਿਹੜਾ ਸਰੀਰ ਸੀ ਬਿਰਸ਼ ਵਰਗਾ ਸੀ ਜਿਵੇਂ ਫਲਾਂ ਸਹਿਤ ਹੋਵੇ ਸਭ ਨੂੰ ਇਹ ਤ੍ਰਿਪਤ ਕਰਦਾ ਸੀ ਬਾਲਕਾਂ ਦਾ ਆਈ ਤੇ ਡੇਰੇ ਕੇ ਜਾਇ ਸਮੀਪਾ ਬਾਲਕਾਂ ਦਾ ਆਈ ਦਾ ਜਿੱਥੇ ਡੇਰਾ ਹੈ ਟਿਕਾਣਾ ਉੱਥੇ ਨੇੜੇ ਜੇ ਜਾ ਕੇ ਸਤਿਗੁਰਾਂ ਨੇ ਬੈਠ ਰਹੇ ਬੇਦੀ ਕੁਲ ਦੀਪਾ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਆਪਣੀ ਮੌਜ ਵਿੱਚ ਬੈਠ ਰਹੇ ਹੈ ਸਜ ਰਹੇ ਹੈ ਬਾਲਕਾਂ ਦਾ ਆਈ ਜਪ ਸ਼ੁੱਧ ਹੋਈ ਇਸ ਵੇਲੇ ਜਿਹੜਾ ਬਾਲਕਾਂ ਦਾ ਆਈ ਸਾਧੂ ਹੈ ਇਸ ਵੇਲੇ ਇਸ ਨੂੰ ਮਹਾਰਾਜ ਦੇ ਆਉਣ ਦੀ ਖਬਰ ਸਾਰ ਹੋਈ ਹੈ ਵਹਿਰ ਅਤੀਤ ਬੈਠ ਰਹਿ ਦੋਈ ਮਹਾਰਾਜ ਨੇ ਦੋ ਅਤੀਤ ਦੋ ਤਿਆਗੀ ਪੁਰਸ਼ ਬਰਾਗਤ ਪੁਰਸ਼ ਉਹ ਮੇਰੇ ਡੇਰੇ ਵਿੱਚ ਨਹੀਂ ਆਏ ਬਾਹਰ ਬਾਹਰ ਹੀ ਬੈਠ ਰਹੇ ਹਨ ਨਹੀਂ ਅਗਾਰੀ ਆਵਤ ਸੋ ਇਹਨੂੰ ਪਤਾ ਲੱਗਿਆ ਦੋ ਜਿਹੜੇ ਸਾਧੂ ਹੈ ਅਤੀਤ ਹੈ ਬਰਗਤ ਉਹ ਅੱਗੇ ਨਹੀਂ ਆ ਰਹੇ ਡੇਰੇ ਵੱਲ ਨੂੰ ਜੋਗੀ ਤਬ ਹੈ ਬੁਲਾਏ ਦੋ ਇਸ ਵੇਲੇ ਜਿਹੜਾ ਬਾਲਕਾਂ ਦਾ ਇਸਨੇ ਦੋ ਆਪਣੇ ਜੋਗਾ ਵਿਆਸੀ ਪੁਰਸ਼ ਸੇਵਕ ਜੇ ਬੁਲਾਏ ਆਪਣੇ ਕੋਲ ਕਹਿਓ ਤਨਹਿ ਕੋ ਆਨਾ ਹੋ ਜਾਈ ਆਪਣੇ ਦੋਹਾਂ ਸੇਵਕਾਂ ਨੂੰ ਕਿਹਾ ਵੀ ਜਿਹੜੇ ਉਹ ਦੋ ਅਤੇ ਸਾਧੂ ਬੈਠੇ ਹੈ ਨਾ ਉਹਨਾਂ ਨੂੰ ਇਸ ਸਥਾਨ ਤੇ ਲੈ ਕੇ ਆਓ ਤੁਸੀਂ ਪਹੁੰਚੇ ਸੋ ਸ੍ਰੀ ਗੁਰਜੇਹ ਥਾਈ ਇਹਦੇ ਭੇਜੇ ਹੋਏ ਦੋਵੇਂ ਸੇਵਕ ਪਹੁੰਚੇ ਜਿੱਥੇ ਗੁਰੂ ਮਹਾਰਾਜ ਜੀ ਜਿਸ ਸਥਾਨ ਤੇ ਬਿਰਾਜ ਰਹੇ ਸਜ ਰਹੇ ਸਨ ਦੋਹਰਾ ਚਲਹੋ ਅਤੀਤੋ ਉੱਠ ਅਬਿਆ ਸਾਰੋ ਸੇਵਕਾਂ ਨੇ ਕਿਹਾ ਮਹਾਰਾਜ ਤਿਆਗਿਓ ਬਰਾਗਿਓ ਸੰਤੋ ਉੱਠ ਕੇ ਚੱਲੋ ਬਾਲ ਗੁੰਦਾਈ ਥਾਨ ਇੱਥੇ ਨੇੜੇ ਜਿਹੜਾ ਬਾਲਕਾਂ ਦਾ ਹੀ ਪੁਰਸ਼ ਉਹਦਾ ਮਹਾਰਾਜ ਸੋਹਣਾ ਅਸਥਾਨ ਹੈ ਬੈਠਣ ਕੋ ਮੰਦਰ ਭਲੇ ਆਪ ਜੀ ਦੇ ਆਰਾਮ ਕਰਨ ਵਾਸਤੇ ਤੇ ਪਨਗਾਂ ਤੇ ਬੈਠਣ ਵਾਸਤੇ ਬੜੇ ਚੰਗੇ ਮਕਾਨ ਬਣੇ ਹੋਏ ਹੈ ਸੁਖ ਸੋ ਹੋਏ ਗੁਜਰਾਨ ਇੱਥੇ ਮਹਾਰਾਜ ਪੁੰਜੇ ਬੈਠੇ ਆ ਉੱਥੇ ਮੰਦਰ ਬਣੇ ਪਨਗ ਡੁੱਠੇ ਆ ਤੁਹਾਡਾ ਬੜਾ ਸੁਖ ਨਾਲ ਗੁਜ਼ਾਰਾ ਹੋਵੇ ਵਧੀਆ ਸੁਖ ਨਾਲ ਰਾਤ ਲੰਘੇਗੀ ਚੌਪਈ ਸ੍ਰੀ ਪ੍ਰਭ ਕਹਿਓ ਨਾ ਹਮ ਚੱਲ ਜਾਵੇ ਹੈ ਮਹਾਰਾਜ ਦੇ ਸੇਵਕਾਂ ਨੂੰ ਕਹਿਣ ਲੱਗੇ ਵੀ ਅਸੀਂ ਤਾਂ ਨਹੀਂ ਚੱਲ ਕੇ ਜਾਂਦੇ ਉਹਦੇ ਡੇਰੇ ਜਹ ਬੈਠੇ ਤਹ ਰਹਿਣ ਬਿਤਾ ਤਾਂ ਜਿੱਥੇ ਬੈਠ ਜਾਂਦੇ ਉੱਥੇ ਹੀ ਬਸ ਬੈਠ ਕੇ ਰਾਤ ਜੀ ਬਤੀਤ ਕਰ ਛੱਡਦੇ ਹਾਂ ਚਾਹੀਏ ਨਿਤ ਅਤੀਤ ਕੋ ਐਸੀ ਇਹਨੇ ਵੇ ਘਰ ਬਾਰ ਛੱਡ ਦਿੱਤਾ ਤਿਆਗੀ ਹੋਵੇ ਉਹਨੂੰ ਤਾਂ ਫਿਰ ਹਮੇਸ਼ਾ ਇਸ ਤਰ੍ਹਾਂ ਚਾਹੀਦਾ ਹੁੰਦਾ ਹੈ ਆਏ ਜੋ ਬਨ ਹੈ ਬਿਤਾਵੇ ਤੈਸੀ ਇਹੋ ਜਿਹਾ ਸਮਾਂ ਆ ਬਣੇ ਉਹੋ ਜਿਹਾ ਕਹਿੰਦੇ ਬਤੀਤ ਕਰ ਲੈ ਜਿਹੋ ਜੀ ਆ ਬਣੇ ਉਹੋ ਜੀ ਉਹ ਕਹਿੰਦੇ ਕੱਟ ਲਏ ਬਾਲ ਗੁੰਦਾਈ ਢਿੱਗ ਪੁੰਨ ਜਾਏ ਕਿਉਂ ਸੇਵਕਾਂ ਨੇ ਸੁਣ ਕੇ ਬਾਲ ਗੁੰਦਾਈ ਦੇ ਕੋਲ ਜਾ ਕੇ ਜਾਏ ਬਤਾਇਓ ਨਹਿ ਸੋ ਆਏ ਜਾ ਕੇ ਦੱਸਿਆ ਕਿ ਮਹਾਰਾਜ ਜਿਹੜੇ ਦੋ ਤਿਆਗੀ ਬਰਾਗੀ ਸਾਧੂ ਉਹ ਤਾਂ ਆਉਂਦੇ ਨੀ ਤੁਹਾਡੇ ਡੇਰੇ ਨੂੰ ਇਉਂ ਸੁਣ ਆਪ ਤਹਾ ਚੱਲ ਆਇਓ ਸੇਵਕਾਂ ਤੋਂ ਸੁਣ ਕੇ ਫਿਰ ਬਾਲ ਗੁੰਦਾਈ ਆਪ ਚੱਲ ਕੇ ਆਇਆ ਸਤਿਗੁਰਾਂ ਵੱਲ ਨੂੰ ਜੇ ਤਲ ਬੈਠੋ ਪ੍ਰਭੂ ਸੁਹਾਇਓ ਜੇ ਸਥਾਨ ਤੇ ਪਰਮੇਸ਼ਰ ਰੂਪ ਸਤਿਗੁਰੂ ਬੈਠੇ ਆ ਬੜੇ ਸਭ ਸਥਾਨ ਤੇ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਨ ਥਾਪਣ ਸੋਆ ਉਹ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਜਿਸ ਅਸਥਾਨ ਤੇ ਸੋਭਨੀਕ ਸਤਿਗੁਰੂ ਬੈਠੇ ਉੱਤੇ ਆ ਪਹੁੰਚਾਏ ਬਾਲ ਗੁੰਦਾਈ ਆਦਰ ਯੁਤ ਮੁਖ ਬਚਨ ਉਚਾਰੇ ਬੜੇ ਸਤਿਕਾਰ ਦੇ ਸਹਿਤ ਮੁਖੋਂ ਇਹ ਬਚਨ ਕਹੇ ਬਾਲ ਗੁੰਦਾਈ ਸਾਧੂ ਨੇ ਚਲੋ ਅਤੀਤੋ ਸੰਗ ਹਮਾਰੇ ਤਿਆਗਿਓ ਬਰਾਗਿਓ ਸਾਧੂ ਮੇਰੇ ਨਾਲ ਤੁਸੀਂ ਚੱਲੋ ਇਸ ਸਮੇਂ ਆਵਤ ਮੇਘ ਘਟਾ ਬਰਖਾਵੇ ਹੈ ਦੇਖੋ ਹਮਾਰਾ ਉੱਪਰੋਂ ਕਾਲੀਆਂ ਬਦਲਾਂ ਦੀਆਂ ਘਟਾਵਾਂ ਆ ਰਹੀਆਂ ਇਹਨਾਂ ਨੇ ਬਾਰਿਸ਼ ਕਰ ਦੇਣੀ ਹੈ ਬਾਰਿਸ਼ ਪੈ ਜਾਣੀ ਹੈ ਮੰਦਰ ਮਹਿ ਸੁਖ ਨਿਸਾ ਬਿਹਾਵੇ ਹੈ ਇਹ ਮੇਰੇ ਅਸਥਾਨ ਤੇ ਸੋਹਣੇ ਮਕਾਨ ਬਣੇ ਹੈ ਰਾਤ ਨੂੰ ਤੁਸੀਂ ਸੁਖ ਨਾਲ ਆਰਾਮ ਕਰੋਗੇ ਸੁਖ ਨਾਲ ਰਾਤ ਬੀਤੇਗੀ ਦੋਹਰਾ ਸ੍ਰੀ ਗੁਰ ਕਹੈ ਅਤੀਤ ਹਮ ਗੁਰੂ ਮਹਾਰਾਜ ਕਹਿੰਦੇ ਵੀ ਬਾਲ ਗੁੰਦਾਈ ਸਾਧੂ ਅਸੀਂ ਤਾਂ ਤਿਆਗੀ ਲੋਕ ਹਾਂ ਜੈਸੇ ਬਨ ਹੈ ਆਏ ਇਹੋ ਜੀ ਕਹਿੰਦੇ ਸਾਡੇ ਤੇ ਬਣਾਉਂਦੀ ਜਿਹੋ ਜਿਹਾ ਸਮਾਂ ਬਣ ਆਉਂਦਾ ਹੈ ਦੁੱਖ ਸੁਖ ਸਮ ਉਰ ਜਾਣਕੇ ਅਸੀਂ ਦੁੱਖ ਤੇ ਸੁਖ ਨੂੰ ਇੱਕੋ ਜੇ ਹਰ ਦੇ ਵਿੱਚ ਸਮਾਨ ਜਾਂ ਬਰਾਬਰ ਜਾਂ ਜਾਣ ਕੇ ਸਮਾਂ ਦੇਤ ਗੁਜਰਾ ਇਸ ਤਰ੍ਹਾਂ ਵੀ ਆਪਣਾ ਸਮਾਂ ਜਾ ਅਸੀਂ ਬਤੀਤ ਕਰ ਦਿੰਦੇ ਹਾਂ ਜਿਹੋ ਜਿਹਾ ਦੁੱਖ ਸੁਖ ਦਾ ਸਮਾਂ ਆਵੇ ਉਵੇਂ ਹੀ ਲੰਘਾ ਲੈਂਦੇ ਚੌਪਈ ਕਹਿ ਕਹਿ ਮੰਦਰ ਖੋਜਤ ਫਿਰੇ ਬਾਲ ਗੁੰਦਾਈ ਸਾਧੂ ਅਸੀਂ ਥਾਂ ਥਾਂ ਫਿਰਨਾ ਤੇ ਕਿੱਥੇ ਤੇ ਚੰਗੇ ਮਕਾਨ ਲੱਭਦੇ ਫਿਰਾਂਗੇ ਦੇਸ਼ ਵਿਦੇਸ਼ ਗਮਨ ਹਮ ਕਰਹੇ ਕਿਉਂਕਿ ਕਿਤੇ ਆਪਣੇ ਦੇਸ਼ ਵਿੱਚ ਕਿਤੇ ਪ੍ਰਦੇਸ਼ ਬਾਹਰਲੇ ਦੇਸ਼ ਵਿੱਚ ਹਮੇਸ਼ਾ ਅਸੀਂ ਚਲਦੇ ਫਿਰਦੇ ਰਹਿੰਦੇ ਹਾਂ ਜਹ ਬੈਸਹ ਤਹ ਦੇਤ ਬਿਤਾਏ ਵੀ ਜਿੱਥੇ ਅਸੀਂ ਬੈਠ ਜਾਂਦੇ ਉੱਥੇ ਹੀ ਰਾਤ ਬਤੀਤ ਕਰ ਦਿੰਦੇ ਹੁੰਦੇ ਹਮਰੋ ਮਤਾ ਸਦਾ ਇਹ ਪਾਏ ਦਾ ਜਿਹੜਾ ਮਨ ਦਾ ਜਿਹੜਾ ਮਤਾ ਹੈ ਸੁਆ ਇਸ ਤਰ੍ਹਾਂ ਦਾ ਹੈ ਸੋ ਤੇ ਸਿੱਧੀ ਬਾਲ ਗੁੰਦਾਈ ਬਚਨ ਲਾਇਆ ਮਹਾਰਾਜ ਤੋਂ ਸੁਣ ਕੇ ਬਾਲ ਗੁੰਦਾਈ ਨੇ ਫੇਰ ਬਚਨ ਕਿਹਾ ਪੁਰਖ ਅਲੇਕ ਕਰ ਹੈ ਜੋ ਦਾਇਆ ਗੱਲ ਤਾਂ ਤੁਹਾਡੀ ਠੀਕ ਹੈ ਵੀ ਸਾਧੂ ਵਾਸਤੇ ਇਸੇ ਤਰ੍ਹਾਂ ਚਾਹੀਦਾ ਪਰ ਫਿਰ ਵੀ ਜਿਹੜਾ ਕੋਈ ਲਿਖੇ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ ਜੀ ਉਹ ਭਲਾ ਦਇਆ ਕਰਕੇ ਦੇਵਹਿ ਜਬ ਸਮਾਜ ਸੁਖ ਦਾਏ ਸੁਖ ਦੇਣ ਵਾਲਾ ਸਾਜੋ ਸਮਾਨ ਜਾਂ ਕੁਛ ਨੂੰ ਪਰਮੇਸ਼ਰ ਦੇ ਦੇਵੇ ਨਹੀਂ ਨਿਰਾਦਰ ਤਿੰਨ ਬਨ ਆਏ ਫਿਰ ਵੀ ਉਹਨਾਂ ਦੇ ਜਿਹੜਾ ਵਾਹਿਗੁਰੂ ਨੇ ਸੁਖ ਦੇਣ ਵਾਲਾ ਪਦਾਰਥ ਦਾ ਦੇਣਾ ਹੈ ਉਹ ਤੋਂ ਸੁਖ ਲੈ ਲਏ ਉਹਦਾ ਨਿਰਾਦਰ ਕਰਨਾ ਨਹੀਂ ਬਣਾਉਂਦਾ ਹੈ ਵੀ ਵਾਹਿਗੁਰੂ ਨੂੰ ਸੁਖ ਵਾਸਤੇ ਸੋਹਣੇ ਮਕਾਨ ਸੁਖ ਵਾਲੇ ਕੱਪੜੇ ਦਿੱਤੇ ਹੈ ਐਵੇਂ ਕੱਪੜੇ ਲਾ ਕੇ ਫਿਰੀ ਜਾਂਦਾ ਨੰਗ ਮਲੰਗ ਹੋ ਕੇ ਪਰਮੇਸ਼ਰ ਦੇਵੇ ਤਾਂ ਮਾਰਾ ਲੈ ਲੈਣੇ ਚਾਹੀਦੇ ਹੈ ਸਰਬ ਨਿਰੰਜਨ ਕੇਰ ਪਦਾਰਥ ਮਹਾਰਾਜ ਜਿੰਨੇ ਆ ਦੁਨੀਆਂ ਵਿੱਚ ਪਦਾਰਥ ਹੈ ਇਹ ਤਾਂ ਮਾਇਆ ਦੀ ਕਾਲਖ ਤੋਂ ਰਹਿ ਜੋ ਸ਼ੁੱਧ ਪਰਮੇਸ਼ਰ ਉਸੇ ਦੇ ਹੀ ਹੈ ਭਲੀ ਬਾਤ ਕਰਨਾ ਪਰ ਸਵਾਰਥ ਇਹਨਾਂ ਪਦਾਰਥਾਂ ਨੂੰ ਲੈ ਕੇ ਚੰਗੀ ਗੱਲ ਹੈ ਵੀ ਇਹਨਾਂ ਨੂੰ ਪਰ ਸਵਾਰਥ ਲਾਉਣ ਕਹੀਏ ਇਹਨਾਂ ਪਦਾਰਥਾਂ ਨਾਲ ਇਹਨਾਂ ਕੱਪੜਿਆਂ ਨਾਲ ਦੂਜਿਆਂ ਦਾ ਭਲਾ ਕਰਨਾ ਚਾਹੀਦਾ ਦੂਜੇ ਵਾਸਤੇ ਖਰਚ ਕਰਨੇ ਚਾਹੀਦੇ ਇਸ ਪ੍ਰਕਾਰ ਕਹਿ ਬਾਲ ਗੁੰਦਾਈ ਇਸ ਤਰ੍ਹਾਂ ਬਾਲ ਗੁੰਦਾਈ ਨੇ ਮਹਾਰਾਜ ਨੂੰ ਕਹਿ ਕੇ ਲੇਕਰ ਸੰਗ ਚੱਲਿਓ ਸੁਖਦਾਈ ਸੁਖ ਦੇਣ ਵਾਲੇ ਸਤਿਗੁਰੂ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲ ਪਿਆ ਹੈ ਦੋਹਰਾ ਨੀਕੇ ਘਰ ਮਹਿ ਜਾਏ ਕਹਿੰਦੇ ਜਾ ਕੇ ਜਿੱਥੇ ਵਧੀਆ ਚੰਗਾ ਮਕਾਨ ਬਚਨ ਬਖਾਨ ਉੱਥੇ ਮਹਾਰਾਜ ਨੂੰ ਬੈਠ ਗਏ ਤੇ ਉਹ ਬਚਨ ਬਾਲ ਗੁੰਦਾਈ ਨੇ ਕਿਹਾ ਦੇਖੋ ਸ਼ੁਭ ਇਸ ਥਾਨ ਇਹ ਦੇਖੋ ਆ ਝਾਤੀ ਮਾਰ ਕੇ ਕਿਹੋ ਜਿਹਾ ਚੰਗਾ ਸੋਹਣਾ ਸਥਾਨ ਆਪ ਜੀ ਰਹੇ ਸ਼ਵਾਲਾ ਭਲੋ ਹੋਏ ਗੁਜਰਾਨ ਤੇ ਮਹਾਰਾਜ ਰਾਤ ਨੂੰ ਬੜਾ ਚੰਗਾ ਸੁਖ ਦਾ ਗੁਜ਼ਾਰਾ ਸੁਖ ਨਾਲ ਰੁੰਦਲਾਤ ਲੰਘੂਗੀ ਚੌਪਈ ਸ੍ਰੀ ਗੁਰ ਕਹਿਓ ਤਾਹਿ ਕੇ ਮਹਾਰਾਜ ਨੇ ਫੇਰ ਕਿਹਾ ਬਾਲ ਗੁੰਦਾਈ ਦੇ ਸਾਥ ਕਿਆ ਦੇਖੋ ਨ੍ਰਿਪ ਲੀਲਾ ਰੰਗਾ ਤੇਰੇ ਮਕਾਨਾਂ ਨੂੰ ਕੀ ਦੇਖੀਏ ਬਈ ਇਹ ਤਾਂ ਰਾਜਿਆਂ ਦੀ ਲੀਲਾ ਹੁੰਦੀ ਹੈ, ਰਾਜੇ ਮਹਿਲ ਮਹੱਲਾ ਵਿੱਚ ਰਹਿੰਦੇ ਹੁੰਦੇ ਹੈ। ਵਸਤਰ ਕੋਸ਼ ਕੋ ਜਬੈ ਦਿਖਾਇਓ, ਵਸਤਾ ਬਾਹਰ ਜਦੋਂ ਕੱਪੜਿਆਂ ਦਾ ਖਾਨਾ ਦਾ ਖਜ਼ਾਨਾ ਜਾ ਇਸਨੇ ਦਿਖਾਇਆ ਹੈ। ਭਾਂਤ ਭਾਂਤ ਕੋ ਰੰਗ ਸੁਹਾਇਓ, ਜਿਹੜੇ ਕੱਪੜਿਆਂ ਦੇ ਥਾਂ ਰੰਗਾਂ ਰੰਗਾਂ ਦੇ ਆ, ਬੜੇ ਸੋਹਣੇ ਚੰਗੇ ਕੀਮਤੀ ਹੈ। ਬਹਰੋ ਬਚਨ ਭਨਿਓ ਗੁਣ ਖਾਨੇ, ਉਹਨੇ ਥਾਂ ਜੇ ਸੋਹਣੇ ਦੇ ਕੇ ਰੰਗਾਂ ਰੰਗਾਂ ਦੇ ਮਾਰਨ ਨੇ ਫਿਰ ਬਚਨ ਕਿਹਾ ਬਾਲ ਗੁਦਾਈ। ਸਰਬ ਰਾਜ ਲੀਲਾ ਹਮ ਜਾਣੇ, ਆ ਕੱਪੜੇ ਕੁਪੜੇ ਜੇ ਦੇ ਕੇ ਅਸੀਂ ਤਾਂ ਸਾਰੀ ਜਾਣੀ ਆ ਵੀ ਰਾਜਿਆਂ ਮਹਾਰਾਜ ਰਾਜੇ ਵਾਲੀ ਤੇਰੀ ਲੀਲਾ ਜੀ ਹੈ। ਰਾਜੇ ਮਹਾਰਾਜੇ ਕੱਪੜੇ ਜੇ ਤਰ੍ਹਾਂ ਤਰ੍ਹਾਂ ਦੇ ਪਹਿਨਦੇ ਹੁੰਦੇ ਤੇ ਖਜ਼ਾਨੇ ਰੱਖਦੇ ਹੁੰਦੇ। ਬਾਜ ਸਾਲ ਮਹਿ ਜਬ ਲੈ ਗਯੋ, ਫਿਰ ਉੱਥੋਂ ਜਿੱਥੇ ਤਵੇਲਿਆਂ ਘੋੜਿਆਂ ਦਾ ਤਵੇਲਾ ਜਾ ਉੱਥੇ ਮਹਾਰਾਜ ਨੂੰ ਲੈ ਗਿਆ ਵੀ ਵੇਖੋ ਮਹਾਰਾਜ ਕੀਮਤੀ ਘੋੜੇ ਰੱਖੇ ਹੋਏ। ਭਲੇ ਤੁਰੰਗ ਦਿਖਾਵਤ ਭਯੋ, ਚੰਗੇ ਜਿਹੜੇ ਕੀਮਤੀ ਘੋੜੇ ਉਹ ਮਹਾਰਾਜ ਨੂੰ ਦਿਖਾਏ। ਗੁਰੂ ਕਹੈ ਸੁਣ ਬਾਲ ਗੁੰਦਾਈ, ਗੁਰੂ ਮਹਾਰਾਜ ਸੁਣ ਕੇ ਕਹਿਣ ਲੱਗੇ ਵੀ ਬਾਲ ਗੁੰਦਾਈ, ਸਾਧੂ ਸੁਣ ਲੈ ਸਾਡਾ ਬਚਨ। ਇਹ ਲੀਲਾ ਰਾਜਨ ਬਨ ਆਏ, ਇਹ ਜੀ ਘੋੜੇ ਕੂੜੇ ਰੱਖਣੇ, ਕੱਪੜੇ ਰੱਖਣੇ, ਮਕਾਨ ਮਹੱਲ ਬਣਾਉਣੇ, ਇਹ ਰਾਜਿਆਂ ਨੂੰ ਲੀਲਾ ਕਰਨੀ ਬਣਾਉਂਦੀ, ਇਹ ਰਾਜੇ ਮਹਾਰਾਜੇ ਕਰਦੇ ਹੁੰਦੇ ਇਹ ਕੁਛ। ਹੋਇ ਅਤੀਤ ਸਭ ਤਜੈ ਸਮਾਜਾ, ਘਰ ਬਾਰ ਛੱਡ ਕੇ ਤਿਆਗੀ ਹੋ ਜਾਏ ਉਹਨੂੰ ਤਾਂ ਸਭ ਕੁਛ ਹੀ ਛੱਡ ਦੇਣਾ ਚਾਹੀਦਾ। ਇਨ ਹੈ ਬਿਲੋਕਨ ਕਿਆ ਹਮ ਕਾਜਾ, ਇਸ ਕਰਕੇ ਅਸੀਂ ਘਰ ਬਾਰ ਛੱਡਿਆ ਤਿਆਗੀ ਹੈ, ਸਾਨੂੰ ਇਹਨਾਂ ਕੱਪੜਿਆਂ ਦੀ, ਇਹਨਾਂ ਘੋੜਿਆਂ ਦੀ, ਇਹਨਾਂ ਮਕਾਨਾਂ ਦੀ ਲਿਖਣ ਦੀ ਕੀ ਅਚਾਨਾ ਹੈ, ਅਸੀਂ ਕੀ ਲੈਣਾ ਮਕਾਨਾਂ ਕੱਪੜਿਆਂ ਘੋੜਿਆਂ ਤੋਂ। ਆਤਮ ਗਿਆਨ ਮਾਨ ਬਿਨ ਹੋਣਾ, ਕਹਿੰਦੇ ਅਸਲੀ ਸਾਧੂ ਦਾ ਧਨ ਤਾਂ ਇਹ ਹੋਣਾ ਹੈ ਵੀ ਆਤਮਾ ਦਾ ਉਹਨੂੰ ਗਿਆਨ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਆਤਮ ਗਿਆਨ ਮਾਨ ਬਿਨ ਹੋਣਾ, ਆਤਮਾ ਦਾ ਗਿਆਨ ਪ੍ਰਾਪਤ ਕਰਕੇ ਫਿਰ ਮਾਨ ਤੋਂ ਬਿਨਾਂ ਹੋਣਾ, ਇਹ ਨਾ ਕਹਿਣਾ ਹੁਣ ਮੈਂ ਬ੍ਰਹਮ ਗਿਆਨੀ ਬਣ ਗਿਆ, ਕਾਨੇ ਵਾਂਗੂ ਬਣ ਬਣ ਨਾ ਬੈਠੇ। ਸਿਮਰਨ ਨਾਮ ਸੰਤ ਧਨ ਭਾਉਣਾ, ਕਹਿੰਦੇ ਫਿਰ ਨਾਮ ਦਾ ਸਿਮਰਨ ਕਰਦੇ ਰਹਿਣਾ, ਭਾਵ ਆਤਮ ਗਿਆਨੀ ਹੋ ਕੇ ਮਾਨ ਤੋਂ ਰਹਿਤ ਹੋ ਕੇ ਨਾਮ ਦਾ ਸਿਮਰਨ ਕਰਨਾ। ਜਿਹੜਾ ਵੀ ਸਾਧੂ ਹੈ ਉਹਦੇ ਘਰ ਦਾ ਤਾਂ ਇਹ ਅਸਲੀ ਧਨ ਹੈ, ਸਾਧੂ ਦਾ ਘਰ ਧਨ ਧਨ ਜਿਹੜਾ ਅਸਲੀ ਧਨ ਉਹ ਨਾਮ ਹੀ ਹੁੰਦਾ ਹੈ। ਹਮ ਤੁਮਕੋ ਸੋ ਦੇਖਣ ਚਾਹੀਏ, ਮਹਾਰਾਜ ਕਹਿੰਦੇ ਇਹੋ ਜਿਹਾ ਜਿਹੜਾ ਨਾਮ ਧਨ ਦਾ ਖਜ਼ਾਨਾ ਉਹ ਮੈਨੂੰ ਵੀ ਤੈਨੂੰ ਵੀ ਦੇਖਣਾ ਚਾਹੀਦਾ ਤੇ ਪ੍ਰਾਪਤ ਕਰਨਾ ਚਾਹੀਦਾ। ਨਾਮ ਧਨ ਵਾਲੀ ਦੇਖਣਾ ਚਾਹੀਦਾ ਵੀ ਕਿੰਨਾ ਕੁ ਧਨ ਨਾਮ, ਕਿੰਨਾ ਕੁ ਨਾਮ ਜਪ ਕੇ ਮੈਂ ਅਸਲੀ ਧਨ ਇਕੱਠਾ ਕਰ ਲਿਆ ਹੈ। ਜਿਹ ਕੋ ਪਾਏ ਪਰਮ ਸੁਖ ਲਹੀਏ, ਅਗਰ ਤਾਂ ਧਨ ਵੀ ਸੁਰ ਚਲੀ ਜਾਏ ਤੇ ਉੱਥੇ ਪ੍ਰੇਤ ਪ੍ਰੂਤ ਬਣਦਾ, ਸੱਪ ਬਣਦਾ। ਇੱਧਰ ਜੇ ਨਾਮ ਧਨ ਇਕੱਠਾ ਕਰ ਲਏ, ਕਹਿੰਦੇ ਫਿਰ ਜੇ ਕੋ ਪਾਏ ਪਰਮ ਸੁਖ ਲਹੀਏ, ਇੱਥੇ ਵੀ ਮਹਾਨ ਸੁਖ ਲਈਦਾ, ਮਨ ਦਾ ਟਿਕਾ ਹੁੰਦਾ, ਮਸਤੀ ਰਹਿੰਦੀ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਪਰ ਲੋਕ ਵਿੱਚ ਜਾ ਕੇ ਮਹਾਨ ਸੁਖ ਲਈਦਾ, ਸੁਖ ਮਹਿਲ ਜਾ ਕੇ ਦੁਆਰੇ ਤਾਂ ਮੈਂ ਬਸ ਭਗਤ ਪਿਆਰੇ। ਚਹਿਨ ਪਦਾਰਥ ਕੋ ਜੋ ਹੋ, ਜਿਹੜਾ ਕੋਈ ਪਦਾਰਥ ਦੀ ਚਾਹਨਾ ਕਰਨੀ, ਇੱਛਾ ਕਰਨੀ ਹੈ, ਇਨ ਤੇ ਲਖ ਹੋ ਵਿਰੋਧੀ ਸੋ, ਕਹਿੰਦੇ ਜਿਹੜਾ ਕਹਿੰਦੇ ਤਿਆਗੀ ਵਿਰਾਗੀ ਹੁੰਦਾ ਇਹਨਾਂ ਤੋਂ ਤਾਂ ਵਿਰੋਧੀ ਹੁੰਦਾ, ਇਹਨਾਂ ਵੱਲ ਨਹੀਂ ਕਹਿੰਦੇ ਝਾਕਦਾ ਹੈ। ਸੁਣ ਕੇ ਅਚਰਜ ਮਨ ਮਹਿਮਾਨ, ਮਹਾਰਾਜ ਦੇ ਇਹੋ ਜਿਹੇ ਪਰਮਾਤ ਦੇ ਬਚਨ ਮੰਨ ਕੇ ਬਾਲ ਗੁਦਾਈ ਸਾਧੂ ਨੇ ਬੜਾ ਚਰਜੀ ਮੰਨਿਆ ਵੀ ਇਹ ਪਹਿਲੇ ਸਾਧੂ ਆਏ ਹੈ। ਕੱਪੜਿਆਂ ਨੂੰ ਵੱਲ ਨਹੀਂ ਝਾਕਦੇ, ਘੋੜਿਆਂ ਵੱਲ ਨਹੀਂ ਦੇਖਦੇ, ਵੰਗੇ ਮਕਾਨ ਨੂੰ ਵੀ ਚੰਗਾ ਨਹੀਂ ਸਮਝਦੇ। ਬਾਲ ਗੁੰਦਾਈ ਬਚਨ ਬਖਾਨਾ, ਉਸ ਵੇਲੇ ਬਾਲ ਗੁੰਦਾਈ ਨੇ ਬਚਨ ਕਿਹਾ ਸਤਿਗੁਰਾਂ ਨੂੰ, ਦੋਹਰਾ ਕਹੋ ਅਤੀਤੋ ਨਾਮ ਨਿਜ, ਗਿਆ ਮਹਾਰਾਜ ਸਾਧੂ ਤਿਆਗਿਓ ਬਰਾਗਿਓ ਮੈਨੂੰ ਆਪਣਾ ਨਾਮ ਦੱਸੋ, ਕਿਤ ਆਏ ਕਿਤ ਜਾਏ, ਕਿਸ ਥਾਂ ਤੋਂ ਆਏ ਤੇ ਕਿਸ ਥਾਂ ਨੂੰ ਜਾ ਰਹੇ ਅੱਗੇ। ਉਤਮ ਬੇਖ ਸਰੀਰ ਮਹਿ, ਤੁਹਾਡਾ ਜਿਹੜਾ ਸਰੀਰ ਤੇ ਲਵਾਹ ਜਾ ਪੇਖ ਹੈ ਬੜਾ ਚੰਗਾ ਮਹਾਨ ਹੈ। ਹੈ ਸ਼ੁਭ ਤੋਰ ਸੁਭਾਏ, ਜਿਹੜਾ ਸੁਭਾਅ ਵੀ ਬਹੁਤ ਮਹਾਨ ਹੀ ਚੰਗਾ ਹੀ ਚੰਗਾ ਹੈ। ਚੌਪਈ ਨਾਨਕ ਨਿਰੰਕਾਰੀ ਮਮ ਨਾਏ। ਬਾਲ ਗੁਰਾਈ ਦੇ ਪੁੱਛਣ ਤੋਂ ਮਹਾਰਾਜ ਕਹਿਣ ਲੱਗੇ ਵੀ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਇਹ ਕੋ ਬਾਲਾ ਲੋਕ ਅਲਾਏ। ਆ ਜਿਹੜਾ ਮੇਰੇ ਨਾਲ ਸਾਡੇ ਨਾਲ ਹੈ ਇਹਨੂੰ ਭਾਈ ਬਾਲਾ ਜੀ ਕਰਕੇ ਲੋਕ ਕਹਿੰਦੇ ਹਨ। ਸੁਣਿਓ ਨਾਮ ਜਪ ਬਾਲ ਗੁੰਦਾਈ। ਬਾਲ ਗੁੰਦਾਈ ਸਾਧੂ ਨੇ ਮਹਾਰਾਜ ਦਾ ਨਾਮ ਸੁਣ ਲਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਹੈ। ਬੰਧਨ ਕੀਨ ਭਾਉ ਅਧਕਾਈ। ਉਹਤੇ ਪ੍ਰੇਮ ਨਾਲ ਫਿਰ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ, ਚਰਨਾਂ ਤੇ ਟਹਿ ਕੇ। ਅਬ ਜਾਣੇ ਸ੍ਰੀ ਨਾਨਕ ਸੋਈ। ਮਹਾਰਾਜ ਹੁਣ ਮੈਂ ਜਾਣ ਲਿਆ ਵੀ ਤੁਸੀਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਹੋ। ਚਰਚਾ ਸਿੱਧਨ ਸੋਜੇ ਹੋਈ। ਜਿਨ੍ਹਾਂ ਦੀ ਮਹਾਰਾਜ ਸੁਮੇਰ ਪਰਬਤ ਤੇ ਸਿੱਧਾਂ ਨਾਲ ਬੜੀ ਗਿਆਨ ਚਰਚਾ ਹੋਈ ਸੀ। ਤੁਮਕੋ ਕਲਾਵਾਨ ਮਤਵਾਨਾ। ਤੁਮ ਤੋਂ ਕਲਾਵਾਨ ਮਤਵਾਨਾ। ਗੁਰੂ ਨਾਨਕ ਸਾਹਿਬ ਤੁਸੀਂ ਮਹਾਨ ਸ਼ਕਤੀਆਂ ਵਾਲੇ ਹੋ, ਬਹੁਤ ਆਤਮ ਸ਼ੈਣੀ ਬੁੱਧ ਵਾਲੇ ਹੋ। ਇੱਕ ਉੱਤਰ ਮੁਝ ਦੇ ਹੋ ਸੁਜਾਨਾ। ਫਿਰ ਵੀ ਮਹਾਰਾਜ ਸਿਆਣੇ ਹੋ, ਇੱਕ ਜਵਾਬ ਮੈਨੂੰ ਜ਼ਰੂਰ ਦੇਣਾ ਆਪ ਜੀ ਨੇ। ਬੈਠੇ ਆਪ ਵਹਿਰ ਜਿਹ ਥਾਏ। ਜਿਸ ਸਥਾਨ ਤੇ ਮਹਾਰਾਜ ਆਪ ਜੀ ਪਹਿਲਾਂ ਉਹ ਬੈਠੇ ਹੈ ਸੀ ਨਾ। ਸੁਖ ਸੋਂ ਬਿਤਾ ਕੇ ਦੁੱਖ ਤੇ ਪਾਈ। ਉੱਥੇ ਸੁਖ ਨਾਲ ਰਾਤ ਬੀਤਣੀ ਸੀ ਕਿ ਦੁੱਖ ਪਾਉਣਾ ਸੀ ਕਿ ਔਖਾ ਹੋਣਾ ਸੀ, ਇਹ ਜ਼ਰੂਰ ਦੱਸਣਾ ਮੈਨੂੰ। ਅਬ ਸ਼ੁਭ ਮੰਦਰ ਮਾਹੀ ਆਏ। ਮਹਾਰਾਜ ਉੱਥੋਂ ਉੱਠ ਕੇ ਤੁਸੀਂ ਚੰਗੇ ਸੋਹਣੇ ਮਕਾਨਾਂ ਵਿੱਚ ਆ ਗਏ। ਜੈ ਸਗਰੋ ਸ੍ਰਮ ਜਾਏ ਬਿਲਾਏ। ਮਹਾਰਾਜ ਰਾਤ ਨੂੰ ਖਾ ਪੀ ਕੇ ਸੌਂ ਕੇ ਸਾਰਾ ਦਿਨ ਜਿਹੜਾ ਥਕੇਵਾ ਤੁਹਾਡਾ ਰਸਤੇ ਦਾ ਲੈ ਜਾਣਾ ਹੈ। ਦੋਹਰਾ ਗੁਰੂ ਭਨਿਓ ਬੈਠੇ ਜਹਾਂ। ਗੁਰੂ ਮਹਾਰਾਜ ਕਹਿੰਦੇ ਵੀ ਜਿੱਥੇ ਬੈਠੇ ਹੋਤ ਜਾਤ ਗੁਜਰਾਨ। ਬਾਲ ਗੰਧਾਈ ਉੱਥੇ ਵੀ ਗੁਜ਼ਾਰਾ ਹੋਈ ਜਾਣਾ ਸੀ, ਉੱਥੇ ਵੀ ਰਾਤ ਲੰਘ ਹੀ ਜਾਣੀ ਸੀ। ਜੇ ਫਕੀਰ ਖੋਜੈ ਕਹਾ। ਜਿਹੜਾ ਘਰ ਬਾਰ ਛੱਡ ਕੇ ਵੀ ਫਕੀਰ ਹੋ ਗਿਆ, ਉਹ ਕਿੱਥੇ ਮਕਾਨ ਲੱਭਦਾ ਫਿਰੇ। ਮੰਦਰ ਨੀਕੇ ਥਾਨ। ਚੰਗੇ ਸਥਾਨ ਚੰਗੇ ਮਕਾਨ ਜੀ। ਅੱਜ ਕੱਲ ਤਾਂ ਪਹਿਲਾਂ ਫੋਨ ਫੋਨ ਕਰਦੇ ਵੀ ਮਕਾਨ ਵਧੀਆ ਰੱਖੀ, ਮੈਂ ਆਉਣਾ ਯਾਤਰਾ ਕਰਨ। ਚਾਹ ਪਈ ਪੁਨ ਕਹਿ ਮੁਝ ਕੋ ਕਿਉ ਨਾ ਬਤਾਵਤ। ਹਮੇਸ਼ਾ ਮੈਂ ਰਹਿੰਦਾ ਹੁੰਦਾ ਸੀ ਵਿਸਾਖੀ ਤੇ, ਪਹਿਲਾਂ ਮੈਨੂੰ ਕਹਿੰਦੇ ਮੈਂ ਜੀ ਆਉਣਾ ਵਿਸਾਖੀ ਤੇ, ਮੈਂ ਆਉਣਾ ਤੂੰ ਆ ਜਾ ਜਿੱਥੇ ਬਹਿ ਬਾਕੀ ਫਿਰਦੇ ਤੇ ਤੂੰ ਫਰੀ ਜਾਂ ਦੋ ਰੋਟੀਆਂ ਮਿਲ ਜਾਣਗੀਆਂ, ਬਾਕੀ ਇੱਥੇ ਮੰਦਰ ਮੁੰਦਰ ਨਹੀਂ ਮਿਲਣੇ, ਤੈਨੂੰ ਪਣਗ ਨਹੀਂ ਡੱਠੇ ਪੈਣੇ। ਇਸ ਤਰ੍ਹਾਂ ਹੁਣ ਉੱਥੇ ਸਜਾਰਾਂ ਸੰਗਤ ਨੇ ਆਉਣਾ, ਕਿਹਨੂੰ ਕਿਹਨੂੰ ਉਹ ਮਕਾਨ ਕਮਰਾ ਇਕੱਲੇ ਨੂੰ ਮਿਲੂਗਾ। ਇਸ ਕਰਕੇ ਜਾਣੀ ਅੱਜ ਕੱਲ੍ਹ ਇਹੋ ਜਿਹੀ ਹੈ, ਕਹਿੰਦੇ ਆ ਵਧੀਆ ਏਸੀ ਉਸੀ ਲੱਗਾ ਹੋਵੇ, ਵਧੀਆ ਪ੍ਰਬੰਧ ਵਿੱਚ ਹੋਵੇ ਖਾਣੇ ਖੁਣੇ ਦਾ, ਉੱਥੇ ਫਿਰ ਯਾਤਰਾ ਕਰਨ ਦਾ ਆਨੰਦ ਹੈ। ਆ ਕੁਛ ਭਾਲਦੇ ਹੈ ਫਿਰ ਆਹ ਮਹਾਰਾਜ ਦਾ ਸਿਧਾਂਤ ਜਿਹੜਾ ਹੈ ਜਥਾਰਥ ਹੈ। ਇਹ ਦੋ ਤਿੰਨ ਚੀਜ਼ਾਂ ਦਾ ਜਦੋਂ ਕੋਈ ਯਾਤਰਾ ਕਰਨੀ ਫਿਰਨਾ ਤੁਰਨਾ ਉੱਥੇ ਇਹ ਨਹੀਂ ਰੱਖਣਾ ਹੈ। ਅਗਲਾ ਜੀ ਆਇਆ ਕਹਿੰਦਾ ਕਿ ਨਹੀਂ ਕਹਿੰਦਾ, ਤੁਹਾਨੂੰ ਮਕਾਨ ਦਿੰਦਾ ਕਿ ਨਹੀਂ ਦਿੰਦਾ ਹੈ, ਖਾਣ ਪੀਣ ਲਈ ਤੁਹਾਡਾ ਪ੍ਰਬੰਧ ਕਰਦਾ ਕਿ ਨਹੀਂ ਕਰਦਾ ਹੈ, ਇਹ ਤਿੰਨ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਫਿਰ ਚੱਲਣਾ ਚਾਹੀਦਾ ਵੀ ਜਿਹੋ ਜਿਹਾ ਮਿਲ ਜਾਏ ਉਹੋ ਜਿਹਾ ਖਾ ਲਓ, ਰੁੱਸਾ ਹੋਇਆ ਜਿਹੋ ਜਿਹਾ ਥਾਂ ਟਿਕਾਣਾ ਦਿੱਤਾ ਉੱਥੇ ਪੈ ਜਾਓ। ਜਿਹੋ ਜਿਹਾ ਉਹਨੇ ਜੀਆਂ ਕਹਿਤਾ ਕਿ ਨਹੀਂ ਕਹਿਤਾ, ਉੱਧਰ ਤਿੰਨਾਂ ਵਿੱਚ ਨਾ ਖਿਆਲ ਹੋਵੇ ਫਿਰ ਤਾਂ ਯਾਤਰਾ ਸਫਲ ਹੁੰਦੀ ਹੈ। ਨਹੀਂ ਤਾਂ ਕਰਿਆ ਕਿਉਂਕਿ ਉੱਥੇ ਬੜਾ ਪ੍ਰਬੰਧ ਸੀ, ਉੱਥੇ ਐਂ ਸੀ, ਇੱਥੇ ਐਂ ਸੀ, ਉੱਥੇ ਓਂ ਬੋਲੇ, ਆਹ ਯਾਤਰਾ ਵਾਲਿਆਂ ਦਾ ਹਾਲ ਹੁੰਦਾ ਅੱਜ ਕੱਲ੍ਹ। ਚਾਹ ਪਈ ਪੁੰਨ ਕਹਿ ਮੁਝ ਕੋ ਕਿਉਂ ਨਾ ਬਤਾਵਤ। ਫਿਰ ਇਹ ਸਾਧੂ ਕਹਿੰਦਾ ਮਹਾਰਾਜ ਮੈਨੂੰ ਕਿਉਂ ਨੀ ਸੱਚੋ ਸੱਜਦਾ। ਸੁਖ ਗੁਜਰਤ ਕਹਿ ਕਸ਼ਟ ਬਿਹਾਵਤ। ਤੁਸੀਂ ਪਹਿਲਾਂ ਆ ਕੇ ਬੈਠੇ ਤੇ ਦੁੱਖ ਨਾਲ ਰਾਤ ਲੰਘਦੀ ਕਿ ਸੁਖ ਨਾਲ ਦੀ, ਜ਼ਰੂਰ ਕਹੋ ਜੀ ਨਿਰਣਾ ਕਰਕੇ। ਗੁਰੂ ਕਹਿ ਗੁਜਰਤ ਦੁੱਖ ਸੰਗ। ਕਹਿੰਦੇ ਤੇ ਗੱਲ ਤਾਂ ਵੀ ਤੇਰੀ ਠੀਕ ਆ, ਉੱਥੇ ਤਾਂ ਰਾਤ ਜਿਹੜੀ ਦੁੱਖ ਨਾਲ ਹੀ ਲੰਘਣੀ ਸੀ। ਆਏ ਹੁਤੀ ਤਬ ਤਬ ਘਟਾ ਉਮੰਗ। ਜਦੋਂ ਤੂੰ ਆਇਆ ਸੀ ਅਸੀਂ ਉੱਥੇ ਬੈਠੇ ਸੀ, ਉਦੋਂ ਆਕਾਸ਼ ਵੀ ਬੜੀ ਕਾਲੀ ਘਟਾ ਆਈ ਹੋਈ ਸੀ ਉੱਚੀ। ਆਪਣ ਕਰ ਮੈਂ ਲੈ ਸਾਕ। ਫਿਰ ਉਸ ਤੋਂ ਬਾਅਦ ਜਦੋਂ ਮਹਾਰਾਜ ਨੇ ਨਿਰਣਾ ਕਰ ਦਿੱਤਾ ਵੀ ਹਾਂ ਵੀ ਤੇਰੇ ਸਾਧੂ ਕਹਿਣ ਮੁਤਾਬਕ ਰਾਤ ਉੱਥੇ ਔਖੀ ਲੰਘਣੀ ਸੀ, ਔਖੇ ਹੋਣਾ ਸੀ ਇੱਥੇ ਸੁੱਖ ਨਾਲ ਲੰਘ ਗਿਆ। ਗੱਲ ਤਾਂ ਠੀਕ ਹੈ ਵੀ ਜਿੱਥੇ ਰਿਹਾਇਸ਼ ਦਾ ਪ੍ਰਬੰਧ ਸੋਹਣਾ ਹੈ, ਖਾਣ ਪੀਣ ਦਾ ਪ੍ਰਬੰਧ ਹੈ, ਉੱਥੇ ਥਕੇਵੇਂ ਥਕੂਵੇਂ ਲੈ ਜਾਂਦੇ ਹੈ ਫਿਰ ਤੁਰਨ ਵਾਲੇ ਯਾਤਰਾ ਕਰਨ ਦੇ। ਉਸ ਤੋਂ ਬਾਅਦ ਫਿਰ ਜਿਹੜਾ ਬਾਲ ਗੁਜ਼ਾਈ ਸਾਧੂ ਹੈ ਅਤੇ ਜਿਹੜਾ ਕਹਿੰਦੇ ਉਹ ਕੀ ਪੁਨ ਆਪਣ ਕਰ ਮੈਂ ਲੈ ਸਾਕ, ਆਪਣੇ ਹੱਥਾਂ ਵਿੱਚ ਜਿਹੜਾ ਕੋਈ ਉਹ ਸਾਗ ਜਾ ਲੈ ਕੇ ਭਖਰੇ ਕੀ ਰੋਟੀ ਕਹਿਵਾਕ, ਭਖਰੇ ਦੀ ਜਿਹੜੀ ਰੋਟੀ ਜੀ ਹੈ ਉਹ ਹੱਥਾਂ ਵਿੱਚ ਲੈ ਕੇ ਅਤੇ ਸਾਗ ਜਾ ਉੱਤੇ ਉਹ ਭਖਰੇ ਦੀ ਰੋਟੀ ਜੀ ਪਾ ਕੇ ਅਤੇ ਫਿਰ ਬਾਲ ਗੁੰਦਾਈ ਸਾਧੂ ਬਚਨ ਕਹਿਣ ਲੱਗਿਆ। ਇਸ ਪ੍ਰਕਾਰ ਕੋ ਮੋਰ ਆਹਾਰਾ, ਮੈਂ ਨੀ ਇੱਥੇ ਤੜਕੇ ਲਾ ਲਾ ਕੇ ਖਾਂਦਾ, ਮਹਾਰਾ ਮੈਂ ਤਾਂ ਭਖਰੇ ਦੀ ਰੋਟੀ ਦੇ ਸਾਗ ਪਾ ਕੇ ਇਹੀ ਖਾਂਦਾ ਹਾਂ। ਜਿਹੜਾ ਬਾਕੀ ਸਾਰਾ ਕੁਛ ਆਏ ਗਿਆ ਸਾਧੂਆਂ ਜਾਤੂਆਂ ਵਾਸਤੇ ਹੈ। ਲਖੋ ਪਦਾਰਥ ਪਰ ਉਪਕਾਰ, ਜਿਹੜਾ ਮੇਰੇ ਘਰ ਦੇ ਵਿੱਚ ਮਾਰਾ ਪਦਾਰਥ ਫਿਰਨ ਡੇਰੇ ਵਿੱਚ ਪਰ ਉਪਕਾਰ ਵਾਸਤੇ ਦੂਜਿਆਂ ਵਾਸਤੇ ਹੈ ਸਾਰਾ ਕੁਛ। ਕਬਹਾ ਕਰੋ ਨ ਅੰਗੀਕਾਰ, ਮਹਾਰਾ ਜਿੰਨਾ ਮਰਜ਼ੀ ਵਧੀਆ ਭੋਜਨ ਬਣਿਆ ਹੋਵੇ, ਕਿੰਨਾ ਮਰਜ਼ੀ ਕੀਮਤੀ ਕੱਪੜਾ ਹੋਵੇ, ਮੈਂ ਨਹੀਂ ਗ੍ਰਹਿਣ ਕਰਦਾ। ਸਭ ਰੱਖੇ ਮੈਂ ਹਿਤ ਉਪਕਾਰ, ਜੋ ਕੁਛ ਮਾਰਾ ਮੈਂ ਆਪਣੇ ਡੇਰੇ ਵਿੱਚ ਰੱਖਿਆ ਦੂਜਿਆਂ ਦੇ ਪਰਪਕਾਰ, ਦੂਜਿਆਂ ਦਾ ਭਲਾ ਕਰਨ ਵਾਸਤੇ ਸਭ ਕੁਛ ਰੱਖਿਆ ਰਖਾਇਆ ਹੋਇਆ ਹੈ। ਅਨਕ ਲੋਕ ਸੁਖ ਪਾਵੈ ਹੈ ਆਈ, ਇਸ ਤਰ੍ਹਾਂ ਅਨੇਕਾਂ ਲੋਕ ਆ ਕੇ ਇੱਥੇ ਸੁਖ ਪਾਉਂਦੇ ਹਨ। ਮਾਰਗ ਸ਼੍ਰਮ ਕੋ ਦੇਹ ਬਿਲਾਈ, ਰਸਤੇ ਦਾ ਥਕੇਵਾਂ ਚੁਕਵਾਂ ਇੱਥੇ ਮਾਰਾ ਚੰਗਾ ਮਕਾਨ ਮਿਲ ਜਾਂਦਾ, ਵਾਸਣ ਮਿਲ ਜਾਂਦਾ, ਚੰਗਾ ਭੋਜਨ ਮਿਲ ਜਾਂਦਾ, ਥਕੇਵਾਂ ਜਾਂ ਲੱਥ ਜਾਂਦਾ ਹੈ, ਅਗਲਾ ਰਸਤਾ ਨੂੰ ਸੁਖ ਸਹਿਤ ਫਿਰ ਹੋ ਜਾਂਦਾ ਹੈ। ਇਸ ਪ੍ਰਕਾਰ ਕੀ ਸੁਣ ਕਰ ਬਾਣੀ, ਇਸ ਤਰ੍ਹਾਂ ਮਹਾਰਾਜ ਦੀ ਬਾਣੀ ਬਚਨਾਂ ਨੂੰ ਸੁਣ ਕੇ ਜਾਣੀ, ਜਿਹੜਾ ਗੁਰਮਤਿ ਦਾ ਸਿਧਾਂਤ ਉਹਦੇ ਅਨੁਸਾਰ ਹੀ ਇਹ ਸਾਧੂ ਚੱਲ ਚਲਾ ਰਿਹਾ ਸੀ। ਇਹ ਨਹੀਂ ਵੀ ਉਹ ਵੀ ਪ੍ਰਾਗਤ ਹੋ ਗਏ ਹੁਣ ਵੀ ਆਏਗਾ ਵਾਸਤੇ ਕੋਈ ਪ੍ਰਬੰਧ ਨਾ ਹੋਵੇ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚੇ, ਉਹ ਜਗ੍ਹਾ ਜੀ ਖਰੀਦੀ, ਇੱਥੇ ਰਿਹਾਇਸ਼ੀ ਮਕਾਨ ਆਪ ਜੀ ਨੇ ਉਹ ਸਰਾਂ ਜੀ ਬਣਾਉਣੀ ਸੰਗਤ ਵਾਸਤੇ ਸ਼ੁਰੂ ਕਰ ਦਿੱਤੀ। ਇਹ ਕੋਈ ਉਹ ਪੀਰ ਜਿਹਾ ਆਇਆ ਹੈ, ਉਹਨੇ ਪੁੱਛ ਪੜਤਾਲ ਕਰ ਲਈ ਵੀ ਆਹ ਕੌਣ ਬਣਾ ਰਿਹਾ ਹੈ। ਕਿਸੇ ਨੇ ਸਤਿਕਾਰ ਨਾਲ ਕਹਿ ਦਿੱਤਾ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਉੱਪਰ ਬੈਠਣ ਵਾਲੇ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੋ ਤਿਆਗ ਬਿਰਾਗ ਦੀ ਸ਼ਕਲ ਸੂਰਤ ਹੈ। ਇਹਨੇ ਤਰਕ ਜੀ ਕੀਤੀ, ਕਹਿੰਦੇ ਵੀ ਜਿਹੜੇ ਤਿਆਗ ਬਿਰਾਗ ਦੀ ਸ਼ਕਲ ਸੂਰਤ ਹੁੰਦੀ ਫਿਰ ਤਾਂ ਨਹੀਂ ਉਹ ਕਰਦਾ ਸੀ, ਫਿਰ ਤਾਂ ਜਿੱਥੇ ਉਹ ਦਰਖਤ ਤੇ ਬੈਠਾ ਬੈਠੇ ਰੜੇ ਮੈਦਾਨ ਰੜੇ ਬਣਾਉਣ, ਜਿੱਥੇ ਬੈਠਾ ਉੱਥੇ ਸਮਾਂ ਬਿਤਾਓ। ਤਿਆਗੀ ਬਰਾਗੀ ਕਾਹਨੂੰ, ਇਹੋ ਜਿਹੇ ਡੰਬਰ ਇਹੋ ਜਿਹੇ ਮਕਾਨ ਇਹੋ ਜਿਹੀਆਂ ਸਰਾਵਾਂ ਕਾਹਨੂੰ ਉਸਾਰਦਾ ਹੈ। ਉਹ ਸਿੱਖ ਕਹਿਣ ਲੱਗੇ ਨਹੀਂ, ਸਾਡੇ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਨਲੇ ਪੈ ਇੰਨਾ ਕੁਛ ਬਣਾਉਂਦੇ ਹੋਏ ਫਿਰ ਵੀ ਤਿਆਗੀ ਬਰਾਗੀ ਹੈ। ਇਹ ਕਹਿਣ ਲੱਗਿਆ ਵੀ ਮੈਂ ਤਾਂ ਨਹੀਂ ਮੰਨਦਾ, ਮੈਂ ਤਾਂ ਆ ਕੇ ਨਿਰਣਾ ਕਰੂੰਗਾ, ਨਾਲੇ ਮੇਰੇ ਵੱਲੋਂ ਸਤਿਗੁਰੂ ਨੂੰ ਕਹਿ ਜਾਣਾ ਵੀ ਤੁਹਾਨੂੰ ਲੋਕ ਤਿਆਗੀ ਬਰਾਗੀ ਸਿੱਖ ਕਹਿੰਦੇ ਆ ਅਤੇ ਤੁਸੀਂ ਇਹੋ ਜਿਹੇ ਡੰਬਰ ਜੇ ਕਿਉਂ ਕਰਦੇ ਹੈ। ਅਤੇ ਉਹ ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਦੱਸਤਾ, ਕਹਿੰਦੇ ਮਹਾਰਾਜ ਇਸ ਤਰ੍ਹਾਂ ਇੱਕ ਆਇਆ ਸੀ ਪੀਰ ਜਾ ਅਤੇ ਉਹ ਇਹੋ ਜਿਹੀ ਤਰਕ ਕਰ ਜਾਂਦਾ ਸੀ, ਨਾਲ ਕਹਿੰਦਾ ਸੀ ਆ ਕੇ ਨਿਰਣਾ ਕਰੂੰਗਾ। ਔਰ ਕਹਿੰਦੇ ਕੋਈ ਨਾ ਜਦੋਂ ਆਇਆ ਨਾ ਸਾਡੇ ਕੋਲ ਆਇਓ ਲੈ ਆਇਓ। ਜਦੋਂ ਵਾਪਸ ਆਇਆ ਅਤੇ ਫਿਰ ਗੁਰੂ ਮਹਾਰਾਜ ਕੋਲ ਆ ਗਿਆ, ਕਹਿੰਦਾ ਮਹਾਰਾਜ ਆਪ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋ, ਆਪਦੇ ਗੁਰੂ ਤਾਂ ਰੋੜਾਂ ਦੀ ਗੁਰਕਰੀ ਵਿਛਾਈ, ਰੋੜੀਆਂ ਰੋੜਾਂ 'ਤੇ ਬੈਠ ਕੇ ਤਪੱਸਿਆ ਕਰਦੇ ਸੀ, ਤੁਸੀਂ ਐਸੇ ਵੱਡੇ ਵੱਡੇ ਆਸਰਾਵਾਂ ਸਾਰੀ ਜਾਂਦੇ ਹੋ, ਸਿੱਖ ਤੁਹਾਨੂੰ ਕਹਿੰਦੇ ਵੀ ਬੜੇ ਤਿਆਗੀ ਬਰਾਗੀ ਹੈ, ਤਿਆਗੀ ਬਰਾਗੀ ਤਾਂ ਨਹੀਂ ਐਸਾ ਕੁਛ ਕਰਦਾ ਹੈ। ਮਹਾਰਾਜ ਕਹਿੰਦੇ ਵੀ ਇਹਦੇ ਨਾਲ ਤਿਆਗੀ ਬਰਾਗੀ ਦਾ ਕੋਈ ਉਹਦੇ ਤਿਆਗ ਬਰਾਗ ਵਿੱਚ ਫਰਕ ਨਹੀਂ ਪੈਂਦਾ ਹੈ, ਜੇ ਉਹਦੇ ਵਿੱਚ ਫਸੇ ਨਾ ਹੁਣ ਆਪਣੇ ਨਾਲ ਜਾਣੇ ਦੂਜਿਆਂ ਵਾਸਤੇ ਸਾਰਾ ਕੁਝ ਕਰੇ। ਕਹਿੰਦੇ ਫਿਰ ਵੀ ਮਹਾਰਾਜ ਜ਼ਰੂਰ ਹੋਵੇ ਤੇ ਜਦੋਂ ਕਰੂਗਾ ਡੰਬਰ ਜਾ ਤੇ ਫਸੂ ਗਈ ਨਾ ਉੱਧਰ ਧਿਆਨ ਦਿਓ। ਮਹਾਰਾਜ ਕਹਿੰਦੇ ਵੀ ਇਹ ਜਿਹੜਾ ਦੂਜਿਆਂ ਲਈ ਕੋਈ ਪ੍ਰਬੰਧ ਕਰਨਾ ਇਹਦੇ ਵਿੱਚ ਬਹੁਤ ਵੱਡਾ ਭਲਾ ਹੈ, ਬਹੁਤ ਵੱਡੀ ਇਹ ਸੇਵਾ ਹੈ ਖੁਦ ਪਰਮੇਸ਼ਰ ਦੀ। ਕਹਿਣ ਲੱਗਿਆ ਮਹਾਰਾਜ ਫਿਰ ਮੈਨੂੰ ਨਿਰਣਾ ਕਿਵੇਂ ਹੋਵੇ? ਮਹਾਰਾਜ ਕਹਿੰਦੇ ਵੀ ਚੰਗਾ ਵੀ ਇਹ ਦੂਜਿਆਂ ਲਈ ਜਿਹੜਾ ਕੋਈ ਕਰਨਾ ਇਹਦੇ ਵਾਸਤੇ ਕਿੰਨਾ ਕੁ ਸੁੱਖ ਆਰਾਮ ਮਨੁੱਖ ਨੂੰ ਮਿਲਦਾ, ਕਿੰਨਾ ਕੁ ਪੁੰਨ ਫਲ ਮਿਲਦਾ, ਇੱਥੇ ਰਹਿ ਜਾ ਤੇਰਾ ਨਿਰਣਾ ਹੋ ਜਾਊ। ਉੱਥੇ ਬੈਠੇ ਬੈਠੇ ਨੂੰ ਇਸ ਨੂੰ ਮਹਾਰਾਜ ਦੇ ਸੁਪਨਾ ਜਿਹਾ ਆ ਗਿਆ ਤੇ ਉਹ ਬਸ ਊਂ ਜੀ ਆਈ ਤੇ ਇਸ ਨੂੰ ਜਾਣੀ ਉੱਪਰ ਬੜੇ ਸੋਹਣੇ ਮਕਾਨ ਤੇ ਉਹ ਸੋਨੇ ਸੋਨੇ ਦੀ ਚਿੱਤਰਕਾਰੀ ਜੀ ਕੀਤੀ, ਪਾਸੇ ਬਾਗ ਬੂਜੇ ਲੱਗੇ ਹੈ, ਬੜੀਆਂ ਖੁਸ਼ਬੂਆਂ ਮਹਿਕਾਂ ਬਗੀਚੇ ਲੱਗੇ ਆ, ਦੇਖ ਰਿਹਾ ਅੰਦਰ ਦੀਆਂ ਤੇ ਇੱਕ ਬੜਾ ਤਕੜਾ ਹੈ, ਚੰਗੇ ਕੀਮਤੀ ਕੱਪੜੇ ਪਾਏ, ਚਿੱਟੇ ਰੰਗ ਦੇ ਬਣਿਆ ਠਣਿਆ ਉੱਚੇ ਸਾਰੇ ਤਖ਼ਤ ਤੇ ਬੈਠਾ, ਉਹਦੇ ਇਰਦ ਗਿਰਦ ਪਹਿਰੇਦਾਰ ਸਤਿਕਾਰ ਨਾਲ ਖੜੋਤੇ ਹੋਏ। ਤੇ ਜਦੋਂ ਇਹ ਗਿਆ ਪੀਰ ਉਹ ਸੁਪਨੇ ਵਿੱਚ ਉਹਦੇ ਕੋਲ, ਇਹਨੂੰ ਦੇਖ ਕੇ ਨਾਲੇ ਤਾਂ ਨਮਸਕਾਰ ਜੀ ਕੀਤੀ, ਇਸ 'ਚ ਖੁਸ਼ ਵੀ ਹੋਇਆ ਨਾਲੇ ਲੰਮਾ ਹੌਂਕਾ ਜਾ ਵੀ ਲਿਆ। ਇਹਨੇ ਫਿਰ ਉਹਨੂੰ ਪੁੱਛ ਪੜਤਾਲ ਕਰ ਲਈ ਵੀ ਕਿਹੜਾ ਤੂੰ ਪੁੰਨਦਾਨ ਕੀਤਾ ਸੀ, ਏਡੇ ਥਾਂ ਆ ਕੇ ਬੈਠ ਕੇ ਤੂੰ ਹੌਂਕੇ ਜੇ ਕਿਉਂ ਲੈਂਦਾ ਹੈ? ਕਹਿਣ ਲੱਗਾ ਵੀ ਪੀਰਾ ਤੇਰੇ ਦਰਸ਼ਨ ਤੇਰੇ ਬਲੀ ਦੇਖ ਕੇ ਵੀ ਤੈਨੂੰ ਕਿੱਡਾ ਪਰਮੇਸ਼ਰ ਨੇ ਮਨੁੱਖਾ ਸਰੀਰ ਵਧੀਆ ਸੁੰਦਰ ਸਰੀਰ ਦਿੱਤਾ ਹੋਇਆ, ਵੀ ਜੇ ਕਿਤੇ ਮੇਰੇ ਕੋਲ ਮਨੁੱਖਾ ਸਰੀਰ ਹੁੰਦਾ ਨਾ ਤੇ ਮੈਂ ਬਹੁਤ ਵੱਡੇ ਪੁੰਨ ਦਾਨ ਕਰਕੇ ਪਰਉਪਕਾਰ ਕਰਕੇ ਪਤਾ ਨਹੀਂ ਕਿੱਥੇ ਇੰਨੂੰ ਵੀ ਉੱਚੇ ਅਹੁਦੇ 'ਤੇ ਬੈਠਦਾ। ਕਹਿੰਦੇ ਮੈਂ ਸ਼ੇਰ ਜੋਨੀ ਵਿੱਚ ਸੀ, ਪਿਛਲੇ ਜਨਮ ਦੀ ਗਾਥਾ ਤੈਨੂੰ ਸੁਣਾਉਣਾ ਹੈ ਕਿ ਮੈਂ ਘੁਰਨੇ ਵਿੱਚ ਰਹਿੰਦਾ ਹੁੰਦਾ ਸੀ, ਉੱਥੇ ਵੀ ਇੱਕ ਵਾਰੀ ਜੰਗਲ ਵਿੱਚ ਅੱਖੜ ਹਨੇਰੀ ਜੇ ਚੱਲ ਪਏ, ਬਾਰਿਸ਼ ਸ਼ੁਰੂ ਹੋ ਗਈ, ਗੜੇ ਪੈਣ ਲੱਗ ਪਏ। ਦੋ ਸਾਧੂ ਸੀ, ਉਹ ਵਿਚਾਰੇ ਚੱਕੜ ਦੇ ਗੜਿਆਂ ਦੇ ਮਾਰੇ ਮਾਰੇ ਇੱਧਰ ਉੱਧਰ ਵੇਖ ਰਹੇ ਆ ਵੀ ਕੋਈ ਥਾਂ ਟਿਕਾਣਾ ਹੋਵੇ ਜਿੱਥੇ ਆਪਣਾ ਸਿਰਜਾ ਲੁਕੋ ਕੇ ਆਪਣਾ ਬਚਾਅ ਕਰੀਏ। ਕਹਿੰਦੇ ਇਸ ਤਰ੍ਹਾਂ ਜਿੱਥੇ ਮੇਰੀ ਉਹ ਰਹਿਣ ਵਾਲੀ ਜਗ੍ਹਾ ਸੀ ਘੁਰਨਾ ਜਾਂ, ਉੱਥੇ ਆ ਗਏ ਅਤੇ ਵਿੱਚ ਵੜ ਕੇ ਉਹ ਬਹਿ ਗਏ। ਫਿਰ ਵੇਖਿਆ ਵੇਖਿਆ ਵੀ ਇਹ ਤਾਂ ਸ਼ੇਰ ਦੀ ਰਿਹਾਇਸ਼ ਦੀ ਜਗ੍ਹਾ ਲੱਗਦੀ ਹੈ। ਇਸ ਤਰ੍ਹਾਂ ਕਹਿੰਦੇ ਫਿਰ ਵੀ ਬੈਠੇ ਰਹੇ ਡਰਦੇ, ਜਿਹੜੇ ਵੀ ਸ਼ੇਰ ਆਊਗਾ ਪਤਾ ਨਹੀਂ ਕੀ ਕਰੂਗਾ, ਰੱਬ ਰੱਬ ਕਰੀ ਗਏ। ਕਹਿੰਦਾ ਮੇਰਾ ਕੋਈ ਸ਼ੋਕ ਕਰਮ ਜਾਗਿਆ, ਮੈਂ ਵੀ ਮਾਰਿਆ ਮੂਰਿਆ ਗੜਿਆਂ ਦਾ ਆਇਆ ਆਪਣੇ ਥਾਂ ਵੱਲ ਨੂੰ। ਜਦੋਂ ਆਵਾਜ਼ ਜੀ ਸੁਣੀ ਮੇਰੇ ਕੋਈ ਭਾਗ ਜਾਗੇ ਵੀ ਮੇਰੇ ਤਾਂ ਘਰ ਵੀ ਆ, ਦੋ ਪ੍ਰਾਹੁਣੇ ਆਏ ਬੈਠੇ ਹੈ, ਵੀ ਚਲੋ ਪ੍ਰਾਹੁਣਿਆਂ ਨੂੰ ਤਾਂ ਆਰਾਮ ਨਾਲ ਲਈਏ, ਮੈਂ ਤਾਂ ਇੱਕ ਪਸ਼ੂ ਹੈ, ਮੈਂ ਤਾਂ ਇਹ ਸਾਰਾ ਦੁੱਖ ਸੁੱਖ ਆਪਣੇ ਸਰੀਰ 'ਤੇ ਸਹਾਰ ਸਕਦਾ, ਇਹ ਮਨੁੱਖ ਹੈ, ਇਹਨਾਂ ਨੂੰ ਔਖਾ ਹੈ, ਚਲੋ ਇਹਨਾਂ ਦੀ ਰਾਤ ਸੁੱਖ ਨਾਲ ਬਿਤਾਓ। ਕਹਿੰਦੇ ਇਸ ਤਰ੍ਹਾਂ ਜਾਣ ਕੇ ਮੈਂ ਥੋੜ੍ਹਾ ਜਿਹਾ ਪਾਸੇ ਹੋ ਕੇ ਬਸ ਸਾਰੀ ਰਾਤ ਖੜਿਆ, ਵਜ਼ੀਰ ਦੀ ਸਾਰੇ ਗੜੇ ਸਿਰ 'ਤੇ ਹੀ ਚੱਲੇ। ਉਹ ਗੜਿਆਂ ਨਾਲ ਇੰਨੀ ਠੰਡ ਚੜ ਗਈ, ਮੇਰਾ ਸਰੀਰ ਸੁੰਨਮਨ ਹੋ ਗਿਆ, ਦਿਨ ਰਾਤ ਨਾ ਮੈਂ ਚੜ੍ਹਾਈ ਕਰ ਗਿਆ। ਕਹਿੰਦੇ ਜਦੋਂ ਦਿਨ ਚੜ੍ਹ ਗਿਆ ਉਹ ਸਾਧੂ ਕਹਿੰਦੇ ਬਾਹਰ ਨਿਕਲੇ, ਜਦੋਂ ਮੇਰੇ ਵੱਲੇ ਦੇਖਿਆ ਵੀ ਮਰ ਗਿਆ, ਵੀ ਸਾਡੇ ਪਿੱਛੇ ਠੰਡ ਨਾ ਮਰਿਆ, ਸਾਨੂੰ ਇਹਨੇ ਸੁੱਖ ਆਰਾਮ ਦਿੱਤਾ ਹੈ। ਕਹਿੰਦੇ ਉਹਨਾਂ ਨੇ ਮੇਰ ਦੀ ਨਿਗਾਹ ਕਰਤੀ ਵੀ ਜੇ ਤੂੰ ਸਾਨੂੰ ਸੁੱਖ ਆਰਾਮ ਦਿੱਤਾ ਤੇ ਤੈਨੂੰ ਵੀ ਪਰਮੇਸ਼ਰ ਦੇਵੇ ਸੁੱਖ। ਕਹਿੰਦੇ ਆ ਵੇਖ ਲਓ ਉਹਨਾਂ ਦੀ ਮੇਰ ਨਿਗਾਹ ਕਰਕੇ ਉੱਥੇ ਆ ਕੇ ਮੈਂ ਬੈਠਾ, ਇੱਕ ਰਾਤ ਸਿਰਫ ਉਹਨਾਂ ਨੂੰ ਮੈਂ ਇੱਕ ਸ਼ੇਰ ਜੁਨੀ ਵਿੱਚ ਸੁੱਖ ਦਿੱਤੀ ਹੈ, ਹੁਣ ਮੈਂ ਤੇਰੇ ਵੱਲੀ ਦੇਖ ਕੇ ਹੌਂਕਾ ਲਿਆ, ਜੇ ਕਿਤੇ ਮੈਨੂੰ ਮਨੁੱਖ ਸ਼ੀਰੇ ਮਿਲ ਜਾਂਦਾ ਤੇ ਫਿਰ ਮੈਂ ਸਾਰੀ ਜ਼ਿੰਦਗੀ ਇਸੇ ਪਾਸੇ ਲਾ ਲੈਂਦਾ, ਫਿਰ ਪਤਾ ਨਹੀਂ ਕਿੱਡੇ ਵੱਡੇ ਉੱਚੇ ਅਹੁਦੇ 'ਤੇ ਬੈਠਦਾ। ਇਹ ਵੀ ਇੱਕ ਰਾਤ ਦੇ ਨਾਲ ਕਿਸੇ ਨੂੰ ਸੁੱਖ ਦੇਣ ਕਰਕੇ ਆ ਮੈਨੂੰ ਸੁੱਖ ਮਿਲਿਆ ਹੈ। ਉਹ ਸਾਰਾ ਕੁਝ ਦਿਖਾ ਕੇ ਗੁਰੂ ਮਹਾਰਾਜ ਨੇ ਫਿਰ ਉਹ ਪੀਰ ਦੀ ਅੱਖ ਜੀ ਉਹਨੇ ਖੁਲਾਈ, ਉੱਠ ਕੇ ਝਰਨੀ ਪੈ ਗਿਆ। ਕਹਿੰਦਾ ਮਹਾਰਾਜ ਜੋ ਕੁਛ ਕਰ ਰਹੇ ਹੋ ਤੁਸੀਂ ਠੀਕ ਕਰ ਰਹੇ ਹੋ, ਯਥਾਰਥ ਕਰ ਰਹੇ ਹੋ, ਇਹਦਾ ਤਾਂ ਪੁੰਨ ਫਲ ਹੀ ਬਹੁਤ ਹੈ। ਦੂਜਿਆਂ ਨੂੰ ਜਿਹੜਾ ਕੋਈ ਆਰਾਮ ਵਾਸਤੇ ਸਾਰਾ ਕੁਛ ਕਰਨ ਦਾ ਪ੍ਰਬੰਧ, ਰੋਟੀ ਪਾਣੀ ਦਾ, ਮਕਾਨ ਦਾ, ਇਹ ਬਹੁਤ ਪੁੰਨ ਹੈ। ਉਹ ਸੰਸਾਰੀ ਇਹ ਸਾਰਾ ਬਾਲਗੋਂ ਦਾ ਹੀ ਕਰ ਕਰਾ ਰਿਹਾ ਸੀ। ਇਹ ਤਾਂ ਬਾਕੀ ਤਾਂ ਉਹ ਸਿਰਸਾ ਬੈਠੇ ਪਰਬਤੀ ਕੌਣ ਜਗਤ ਕੋ ਪਰੇ ਸਾਰਾ ਵੀ ਭਰਾਣਾ ਜੇ ਬੈਠੇ ਸੀ, ਮਰਦੇ ਸੀ ਭੁੱਖੇ ਤੇ, ਆਏ ਝੂਠਾ ਫੜ ਕੇ ਮੰਗਦੇ ਸੀ। ਇਹ ਇੱਕ ਐਸਾ ਸੀ ਗੁਰਮਤਿ ਦੇ ਚੱਲਣ ਵਾਲਾ ਬਾਲਗੋਂ ਦਾ ਹੀ ਸਾਧੂ, ਜਿਸ ਕਰਕੇ ਗੁਰੂ ਨਾਨਕ ਸਾਹਿਬ ਦੇ ਕੋਲ ਗਏ ਸਨ। ਇਸ ਕਰਕੇ ਮਹਾਰਾਜ ਜੀ ਨੂੰ ਕਹਿੰਦੇ ਹਨ, ਇਸ ਪ੍ਰਕਾਰ ਕੀ ਸੁਣ ਕਰ ਬਾਨੀ, ਇਸ ਤਰ੍ਹਾਂ ਦੇ ਬਚਨ ਬਿਲਾਸ ਸੁਣ ਕੇ ਇਸ ਨੇ ਅਦਕ ਪ੍ਰਸ਼ੰਸਾ ਗੁਰੂ ਬਖਾਨੀ। ਗੁਰੂ ਮਹਾਰਾਜ ਨੇ ਬੜੀ ਇਹਦੀ ਮਹਿਮਾ ਕੀਤੀ। ਕਹਿੰਦੇ ਵੀ ਠੀਕ ਹੈ, ਸਾਧੂ ਲਈ ਐਸਾ ਚਾਹੀਏ, ਆਵਰਖਾ ਮਿਸਾ ਖਾਵੇ, ਦੂਜਿਆਂ ਵਾਸਤੇ ਮਹਾਨੇ ਪ੍ਰਬੰਧ ਕਰੇ ਸਾਰਾ ਕੁਛ। ਸਰਬ ਜੋਗੀ ਅਨਕੇਰ ਮਝਾਰੀ, ਇਸ ਤਰ੍ਹਾਂ ਸਾਰੇ ਜਿੰਨੇ ਜੋਗਾ ਵਿਆਸੀ ਪੁਰਸ਼ ਉਹਨਾਂ ਦੇ ਵਿੱਚੋਂ ਉੱਤਮ ਤੁਮ ਚਿੱਤ ਮਤ ਉਪਕਾਰੀ, ਮੇਰਾ ਵੀ ਜਿਹੜਾ ਚਿੱਤ ਹੈ ਬਹੁਤ ਉੱਤਮ ਹੈ, ਤੇਰੀ ਸੋਚ ਬੜੀ ਮਹਾਨ ਹੈ, ਤੂੰ ਬਹੁਤ ਬੜਾ ਭਾਰੀ ਪਰਪਕਾਰੀ ਤੇ ਬੁੱਧੀਵਾਨ ਹੈ, ਸਿਆਣਾ ਪੁਰਸ਼ ਹੈ ਤੂੰ ਬਈ। ਇੱਕ ਨਿਸਾ ਬਸ ਕਰ ਤੇ ਹਥਾਨਾ, ਇੱਕ ਜਿਹੜੀ ਰਾਤ ਹੈ ਇਸ ਦੇ ਸਥਾਨ ਤੇ ਸਤਿਗੁਰਾਂ ਨੇ ਰਹਿਣਾ ਕੀਤੀ ਹੈ। ਭੋਰ ਹੋਤ ਗੁਰ ਕੀਨ ਪਿਆਨਾ, ਸਵੇਰ ਹੋਈ ਹੈ ਗੁਰੂ ਮਹਾਰਾਜ ਨੇ ਇੱਥੋਂ ਚਾਲੇ ਮਾਰ ਦਿੱਤੇ, ਅੱਗੇ ਤੁਰ ਪਏ ਨੇ। ਪੁੰਨ ਸਾਲ ਕੋਟ ਵਿਖੇ ਚੱਲ ਆਏ, ਇਹ ਗੁਰੂ ਮਹਾਰਾਜ ਜੀ ਦੂਜੀ ਵਾਰ ਸਿਆਲਕੋਟ ਵਿੱਚ ਚੱਲ ਕੇ ਆ ਗਏ। ਸੋ ਐਸੇ ਬਚਨ ਲਾਏ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇੱਧਰ ਨੂੰ ਆਉਂਦਿਆਂ ਆਉਂਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਉਹ ਬਚਨ ਕਹੇ। ਹੇ ਬਾਲਾ ਇਸ ਨਗਰ ਮਝਾਰਾ, ਭਾਈ ਬਾਲਾ ਜਿਹੜਾ ਸਿਆਲਕੋਟ ਸ਼ਹਿਰ ਦੇ ਵਿੱਚ ਸੰਸਾਰੀ ਇੱਕ ਮੀਤ ਹਮਾਰਾ, ਇੱਕ ਜਿਹੜਾ ਸੰਸਾਰੀ ਹੈ ਸਾਡਾ ਮਿੱਤਰ, ਭਾਵ ਗ੍ਰਿਸਤੀ ਸਾਡਾ ਮਿੱਤਰ ਹੈ। ਪੂਰਬ ਗਮਨਿਓ ਜੋ ਸੰਗਾਰਾ, ਜਿਹੜਾ ਵੀ ਉਹ ਸੰਸਾਰੀ ਪੁਰਸ਼ ਗ੍ਰਸਤੀ ਪੁਰਸ਼ ਸਾਡੇ ਨਾਲ ਚਲਿਆ ਗਿਆ ਸੀ ਇੱਕ ਵਾਰੀ। ਮੂਲਾ ਨਾਮ ਸੋਇਹਾ ਅਗਾਰਾ, ਜਿਹਦਾ ਨਾਮ ਸੀ ਮੂਲਾ, ਉਹਦਾ ਘਰ ਵੀ ਇੱਥੇ ਸਿਆਲਕੋਟ ਵਿੱਚ ਹੀ ਹੈ। ਤੇ ਸੋ ਮਿਲਣ ਚਾਹੇ ਮਨ ਮੇਰਾ, ਭਾਈ ਬਾਲਾ ਉਹ ਸੰਸਾਰੀ ਮਿੱਤਰ ਮੂਲੇ ਨਾਲ ਸਾਡਾ ਕਹਿੰਦੇ ਮਨ ਮਿਲਣਾ ਚਾਹੁੰਦਾ। ਚੱਲ ਹੋ ਅਬੈ ਜਿੱਤ ਦਿਸ਼ ਹੋਇਆ ਡੇਰਾ, ਇਸ ਤਰਫ ਉਹਦਾ ਵੀ ਮੂਲੇ ਦਾ ਟਿਕਾਣਾ ਹੈ, ਘਰ ਉੱਧਰ ਦੀ ਤਰਫ ਨੂੰ ਆਪਾਂ ਚੱਲੀਏ। ਅਸ ਕਹਿ ਚੱਲ ਮੂਲੇ ਕੇ ਪੌਰ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਕਹਿੰਦੇ ਹੋਏ ਜਿੱਥੇ ਉਹ ਮੂਲੇ ਚੰਦਾ ਕਰਦਾ ਉਹ ਦਰਵਾਜਾ ਜਿਹਾ ਹੈ ਸੀ। ਆਏ ਖਰੇ ਬੇਦੀ ਸਿਰ ਮੌਰ, ਬੇਦੀਆਂ ਦੇ ਕੁਲ ਦੇ ਸਿਰ ਮੁਕਟ ਸਿਰਤਾਜ, ਆ ਖੜੋਤੇ ਦਰਵਾਜੇ ਤੋਂ ਬਾਹਰ ਬਾਹਰ, ਕਰਨੀ ਸਨਮੁਖ ਜਬ ਹੈ ਨਿਹਾਰੇ, ਉਧਰ ਮੂਲੇ ਦੇ ਘਰ ਵਾਲੀ ਜਦੋਂ ਨੇ ਸਾਹਮਣੇ ਵੇਖਿਆ ਨਾ ਦਰਵਾਜੇ ਬੱਲੀ, ਨਿਜ ਪਤ ਸੋ ਆਸ ਬਚਨ ਉਚਾਰੇ, ਆਪਣਾ ਜਿਹੜਾ ਪਤੀ ਮੂਲਾ ਉਹਨੂੰ ਇਸ ਤਰ੍ਹਾਂ ਦੇ ਬਚਨ ਕਹੇ ਸਨੇ। ਪੂਰਬ ਗਮਨਿਓ ਜਾਹੇ ਸੰਗਾਰੇ, ਮੇਰੇ ਪਤੀ ਪੂਲਾ ਪਹਿਲਾਂ ਜਿਨ੍ਹਾਂ ਸਾਧੂਆਂ ਨਾਲ ਤੂੰ ਚਲਿਆ ਗਿਆ ਸੀ, ਸੋ ਅਬ ਸਾਧ ਆਏ ਤਬ ਦੁਆਰੇ, ਉਹੀ ਜਿਹੜੇ ਸਾਧੂ ਹੈ ਤੇਰੇ ਦਰਵਾਜੇ ਤੇ ਉਹ ਆ ਖੜੋਤੇ, ਘਰ ਮਹਿ ਤੂਰਨ ਦੁਰੀਏ ਜਾਏ, ਮੇਰੇ ਪਤੀ ਮੂਲਾ ਕਹਿੰਦੇ ਛੇਤੀ ਤੂੰ ਜਾ ਕੇ ਘਰ ਦੇ ਵਿੱਚ ਲੁਕ ਜਾ, ਨਾ ਹੈ ਤਾਂ ਤੁਝ ਕੋ ਲੇਹ ਬੁਲਾਏ, ਤਾਂ ਜਦੋਂ ਤੈਨੂੰ ਉਹਨਾਂ ਨੇ ਦੇਖ ਲਿਆ ਨਾ ਆਵਾਜ਼ ਕਰਕੇ ਬੁਲਾ ਲੈਣਾ ਸੱਦ ਲੈਣਾ। ਜਦਪ ਮੂਲਾ ਪ੍ਰਭ ਕੋ ਜਾਣਤ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਭਾਵੇਂ ਮੂਲਾ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਚੰਗੀ ਤਰ੍ਹਾਂ ਜਾਣਦਾ ਪਛਾਣਦਾ ਹੈ ਸੀ, ਮਹਿਮਾ ਨੀਕੀ ਰੀਤ ਪਛਾਣਤ, ਚੰਗੇ ਢੰਗ ਨਾਲ ਮਹਾਰਾਜ ਦੀ ਮਹਿਮਾ ਨੂੰ ਜਾਣਦਾ ਪਛਾਣਦਾ ਸਮਝਦਾ ਸੀ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ, ਕਰਾਮਾਤ ਯੁਤ ਅੰਤਰ ਜਾਮੀ, ਮਹਾਰਾਜ ਸ਼ਕਤੀਆਂ ਵਾਲੇ ਹੈ ਤੇ ਅੰਦਰਲੀਆਂ ਵੀ ਜਾਣਨ ਵਾਲੇ, ਇਹਨਾਂ ਨੂੰ ਸਭ ਕੁਛ ਦਾ ਪਤਾ ਹੈ। ਕਰੈ ਜੋ ਚਾਹੈ ਸਭ ਘਟ ਸਵਾਮੀ, ਸਾਰਿਆਂ ਦਿਲਾਂ ਦੇ ਸਵਾਮੀ ਮਾਲਕ ਹੈ, ਸਰੀਰਾਂ ਦੇ ਜੋ ਚੋਣੇ ਕਰ ਕਰਾ ਸਕਦੇ, ਸਭ ਕੁਛ ਇਸ ਨੂੰ ਪਤਾ ਸੀ। ਤਦਪਤੀਏ ਨੇ ਮਤ ਵਿੱਚ ਲਾਏ, ਤਾਂ ਵੀ ਕਹਿੰਦੇ ਜਿਹੜੀ ਘਰ ਵਾਲੀ ਹੈ ਭਲੀ ਮਾਨ ਸੋਹਣੇ ਦੀ ਮਤ ਅਕਲ ਮਤ ਭੁਲਾ ਦਿੱਤੀ ਹੈ। ਪੂਰਨ ਭਰਿਓ ਸਦਨ ਮਹਿ ਜਾਏ, ਘਰ ਵਾਲੀ ਦੇ ਮਗਰ ਲੱਗ ਕੇ ਝੱਟ ਵੱਟ ਕਹਿੰਦੇ ਘਰ ਵਿੱਚ ਜਾ ਵੜਿਆ ਹੈ। ਗੋ ਮੈਂ ਸ਼ੁਸ਼ਕ ਪਰੇ ਜਿਹ ਥਾਏ, ਜਿੱਥੇ ਕਹਿੰਦੇ ਉਹ ਗੁਮਾਨ ਦਾ ਜਿਹੜਾ ਗੋਹਾ ਜਾ ਸੁੱਕਾ ਪਾਥੀਆਂ ਜਿਹੀਆਂ ਪਈਆਂ ਸੀ, ਘੀਰਾ ਜਾ ਪਿਆ ਸੀ ਸੁੱਕਾ ਪਾਥੀਆਂ ਵਾਲਾ। ਵੱਡੋ ਤਿਮਰ ਤਹਿ ਦੇਹ ਦੁਰਾਈ, ਕਹਿੰਦੇ ਬੜਾ ਹਨੇਰਾ ਜਾ ਘੀਰੇ ਵਿੱਚ, ਉੱਥੇ ਜਾ ਕੇ ਆਪਣੇ ਸਰੀਰ ਨੂੰ ਇਹਨੇ ਲੁਕਾ ਛਪਾ ਲਿਆ, ਘੀਰੇ ਵਿੱਚ ਲੁਕ ਕੇ ਬਹਿ ਗਿਆ। ਸ੍ਰੀ ਨਾਨਕ ਜਾਨੀ ਬਿਦ ਸਾਏ, ਇੰਦਰ ਗੁਰੂ ਨਾਨਕ ਸਾਹਿਬ ਜੀ ਨੇ ਮੂਲੇ ਦੀ ਸਾਰੀ ਵਿਧੀ ਜਾਣ ਲਈ, ਮਗਰ ਘਰ ਵਾਲੀ ਦੇ ਲੱਗ ਕੇ ਜਾ ਲੁਕਿਆ ਘੀਰੇ ਵਿੱਚ। ਮੂਲੇ ਮੂਲੇ ਊਚ ਲਾਏ, ਦਰਵਾਜ਼ੇ ਤੇ ਖੜਿਆ ਹੋ ਕੇ ਮੂਲੇ ਬਾਹਰ ਆਓ, ਮੂਲੇ ਬਾਹਰ ਆਇਓ ਬਚਨ ਕਿਹਾ। ਸੁਣੀ ਗੁਹਾਰ ਨਾਰ ਨੇ ਜਗਾਨਾ, ਇੱਧਰ ਜਿਹੜੀ ਘਰ ਵਾਲੀ ਉਸਨੇ ਜਦੋਂ ਮਹਾਰਾਜ ਦੀ ਆਵਾਜ਼ ਜੀ ਆਪਣੇ ਕੰਨਾਂ ਵੀ ਸੁਣ ਸੁਣਾ ਲਈ, ਪ੍ਰਭ ਕੇ ਸਨਮੁਖ ਬਚਨ ਬਖਾਨਾ, ਦਰਵਾਜ਼ੇ ਤੇ ਆ ਕੇ ਮਹਾਰਾਜ ਦੇ ਸਾਹਮਣੇ ਹੋ ਕੇ ਬਚਨ ਕਿਹਾ। ਇਸਨੇ ਜਿਸ ਹੈ ਪੁਕਾਰੇ ਸੋ ਨਹਿ ਤਾ ਮੂਹ, ਇਹ ਸਾਧੂ ਜਿਸ ਮੂਲੇ ਮੇਰੇ ਪਤੀ ਨੂੰ ਤੁਸੀਂ ਸਾਧਨੇ ਉਹ ਕਰੇ ਹੈ ਨੀ। ਕਾਜ ਕਰਨ ਗਮਨਿਓ ਕਿਤ ਗ੍ਰਾਮੋ, ਉਹ ਤਾਂ ਕਿਸੇ ਪਿੰਡ ਵਿੱਚ ਮਹਾਰਾਜ ਕੋਈ ਖਾਸ ਕੰਮ ਕਰਨ ਵਾਸਤੇ ਚਲਿਆ ਗਿਆ। ਦੋਹਰਾ ਸੁਣ ਕੇ ਸ੍ਰੀ ਗੁਰ ਬਚ ਕਹਿਓ, ਗੁਰੂ ਮਹਾਰਾਜ ਨੇ ਘਰ ਵਾਲੀ ਤੋਂ ਸੁਣ ਕੇ ਬਚਨ ਜੇ ਕਹੇ। ਬੇਮੁਖ ਕਰਮ ਬਹੀਨ, ਮੂਲਿਆ ਬੇਮੁਖ ਕਰਮ ਮਾੜੇ ਕਰਮਾਂ ਵਾਲੇ ਆ, ਕਰਮ ਮਾੜੇ ਬੜੇ ਚੰਗੇ ਕਰਮਾਂ ਤੋਂ ਬਿਨਾ, ਹਮ ਆਏ ਤੁਝ ਮਿਲਣ ਕੋ, ਤੈਨੂੰ ਅਸੀਂ ਮਿਲਣ ਜੁਣ ਵਾਸਤੇ ਘਰੇ ਚੱਲ ਕੇ ਆਏ ਸੀ। ਸ਼ਪਨ ਸਦਨ ਮਹਿਕੀਨ, ਘਰ ਵਾਲੀ ਮਗਰ ਲੱਗ ਕੇ ਘਰ ਦੇ ਵਿੱਚ ਲੁਕ ਜਾਣਾ, ਗੀਰੇ ਵਿੱਚ ਜਾ ਲੁਕੇ। ਚੌਪਈ ਜੀਵਨ ਝੂਠ ਮਰਨ ਸੱਚ ਕਹੇ, ਇਹ ਸੋਨੇ ਦਾ ਟਕਾ ਜਾ ਲੈ ਕੇ ਮਰਦਾਨੇ ਨੂੰ ਤਾਂ ਕਹਿੰਦਾ ਸੀ, ਮਰਨਾ ਜਿਉਣਾ ਝੂਠ ਹੈ ਮਰਨਾ ਸੱਚ ਹੈ। ਮੂਢ ਮਤੀ ਪਰ ਭੇਦ ਨ ਲਹਿ, ਮੂਰਖ ਮਤ ਵਾਲਿਆਂ ਨੂੰ ਭੇਦ ਤਾਂ ਜਾਣਦਾ ਨੀ, ਮਰਨਾ ਸੱਚ ਜਿਉਣਾ ਝੂਠ ਦਾ ਸਮਝਦਾ ਨੀ, ਸੋਹਣੇ ਟਕੇ ਪਿੱਛੇ ਲਿਖ ਲਿਖ ਭੇਜਦਾ ਸੀ। ਕਹੇ ਨਾਰ ਕੇ ਦੁਰਿਓ ਅਗਾਰਾ, ਕਹਿੰਦੇ ਉਹ ਬੋਲਿਆ ਘਰ ਵਾਲੀ ਦੇ ਕਹੇ, ਜਿਹੜਾ ਤੂੰ ਲੁਕ ਗਿਆ ਨਾ ਘਰ ਵਿੱਚ, ਅਸ ਕਹਿ ਬਹੁਰ ਸਲੋਕ ਉਚਾਰਾ, ਚੰਗਾ ਵੀ ਤੂੰ ਹੈ ਨੀ ਤਾਂ ਫਿਰ ਹੈ ਨੀ ਹੈ ਤੇਰੇ ਘਰ ਵਾਲਾ, ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਸਲੋਕ ਮੁਖੋਂ ਉਜਾਰਿਆ। ਸਲੋਕ ਨਾਲ ਕਿਰਾੜਾ ਦੋਸਤੀ, ਕਹਿੰਦੇ ਜਿਹੜੇ ਕਿਰਾੜ ਲੋਕ ਹੁੰਦੇ ਹੈ, ਇਹ ਸੰਸਕ੍ਰਿਤ ਦਾ ਅਰਥ ਹੈ ਕਿਰਾਟ, ਜਿਸਦਾ ਅਰਥ ਹੈ ਹਟਵਾਣੀਆਂ, ਹੱਟ ਵਾਲਾ ਹੋਵੇ, ਜਾਣੀ ਲੈਣ ਦੇਣ ਦਾ ਕੰਮ, ਜਾਂ ਜਿਹਨੂੰ ਆ ਵਪਾਰੀ ਵੀ ਕਹਿ ਦਿੰਦੇ ਹੈ, ਬਾਣੀਆਂ ਵੀ ਕਹਿ ਦਿੰਦੇ ਹਨ, ਇਸ ਤਰ੍ਹਾਂ ਵੀ ਮਾਇਆ ਦਾ ਦੇਣ ਲੈਣ ਦਾ ਕੰਮ ਵੀ ਕਰਦਾ ਹੁੰਦਾ, ਇਸ ਤਰ੍ਹਾਂ ਇਹਦਾ ਅਰਥ ਹੈ ਮਾਇਆ ਦਾ ਲੋਭੀ, ਮਾਇਆ ਦਾ ਲਾਲਚੀ। ਕਰਾੜ ਦਾ ਅਰਥ ਜਿਹੜਾ ਚਿੱਤ ਦਾ ਕਠੋਰ ਹੋਵੇ, ਕਰੜੇ ਚਿੱਤ ਵਾਲਾ, ਕਿਸੇ 'ਤੇ ਤਰਸ ਰਹਿਮ ਨਾ ਕਰੇ। ਇਸ ਤਰ੍ਹਾਂ ਹੈ ਵੀ ਨਾਲ ਕਰਾੜਾਂ ਦੋਸਤੀ, ਜਿਹੜੇ ਕਠੋਰ ਚਿੱਤ ਵਾਲੇ ਲੋਕ ਹੈ ਜਾਂ ਮਾਇਆ ਦੇ ਲੋਭੀ ਲੋਕ ਜਿਹੜੇ, ਉਹਨਾਂ ਦੇ ਨਾਲ ਜਿਹੜੀ ਕੋਈ ਦੋਸਤੀ ਹੈ, ਕੂੜੇ ਕੂੜੀ ਪਾਏ, ਇਹਨਾਂ ਦੀ ਇਹ ਝੂਠਿਆਂ ਦੀ ਜਿਹੜੀ ਹੁੰਦੀ ਨਾ ਕਰਾੜਾਂ ਦੀ, ਕਠੋਰ ਚਿੱਤ ਵਾਲਾ ਲੋਭੀਆਂ ਦੀ ਪਾਇਆ ਜਿਹੜੀ ਸੁਭਾਅ ਵੀ ਝੂਠੀ ਹੁੰਦੀ ਹੈ। ਮਰਨ ਨਾ ਜਾਪੈ ਮੂਲਿਆ, ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਵੀ ਉਹ ਮਰਨ ਨਾ ਜਾਪੈ ਮੂਲਿਆ, ਵੀ ਮਰਨਾ ਨੀ ਜਾਣਿਆ ਜਾਂਦਾ ਹੈ, ਮੂਲਿਆ ਕੀ ਉੱਕਾ ਹੀ ਆਵੇ ਕਿਤੇ ਥਾਏ, ਕਿਸ ਸਥਾਨ ਤੇ ਜਿਹੜਾ ਮਰਨ ਕੀ ਹੈ ਮੌਤ, ਉਸਨੇ ਆ ਜਾਣਾ ਹੈ। ਅਰਥ ਵਾਸਤੇ ਮੂਲਿਆ ਜਾਪੈ ਨਾ, ਮਰਨ ਆਵੇ ਕਿਤੇ ਥਾਏ, ਵੀ ਮੂਲ ਉੱਕਾ ਹੀ ਨਹੀਂ ਜਾਣਿਆ ਜਾਂਦਾ, ਪਤਾ ਹੀ ਨਹੀਂ ਚੱਲਦਾ ਵੀ ਜਿਹੜੀ ਮੌਤ ਹੈ ਕਿਸ ਥਾਂ ਤੇ ਆ ਜਾਣੀ ਹੈ। ਚੌਪਈ ਇਸ ਬਿਦ ਕਹਿ ਮਕਰੰਦੀ ਬਦਨਾ। ਇਸ ਤਰ੍ਹਾਂ ਮਹਾਰਾਜ ਨੇ ਕਵਲ ਵਰਗੇ ਮੁੱਖ ਤੋਂ ਬਚਨ ਕਿਹਾ, ਇਸ ਲੋਕ ਕਿਹਾ ਹੈ। ਚੱਲੇ ਪੀਠ ਦੇ ਘਰ ਨਿਜ ਸਦਨਾ। ਇਹਦੇ ਜਿਹੜਾ ਮੂਲੇ ਦੇ ਘਰ ਆ, ਇਹਦੇ ਉਹਦੇ ਵੱਲੀ ਆਪਣੀ ਪਿੱਠ ਜੀ ਦੇ ਕੇ ਮਹਾਰਾਜ ਚੱਲ ਪਏ ਆ ਪਿੱਛੇ ਵਾਰ ਨੂੰ। ਤਿਸ ਖਿਨ ਸਿਆਮ ਨਾਗ ਤਹ ਨਿਕਸਾ। ਮਹਾਰਾਜ ਜੀ ਦੇ ਘਰ ਵੱਲ ਨੂੰ ਪਿੱਠ ਜੀ ਦੇ ਕੇ ਤੇ ਆ ਸਲੋਕ ਪੜ੍ਹ ਕੇ ਚੱਲੇ, ਉਸੇ ਵੇਲੇ ਉਹ ਗੀਰੇ ਦੇ ਵਿੱਚੋਂ ਕਾਲਾ ਨਾਗ ਨਿਕਲੇ ਆਇਆ। ਤਿਮਰ ਵਿਖੇ ਮੂਲੇ ਕੋ ਡਸਾ। ਹਨੇਰੇ ਵਿੱਚ ਮੂਲਾ ਲੁਕਿਆ ਪਿਆ ਸੀ, ਉਹ ਕਾਲੇ ਨਾਗ ਨੇ ਡੰਗ ਮਾਰ ਦਿੱਤਾ ਇਸਦੇ। ਹਾਏ ਹਾਏ ਕਰ ਬਾਹਰ ਆਇਓ। ਹਾਏ ਮਰ ਗਿਆ, ਹਾਏ ਮਰ ਗਿਆ, ਬਾਹਰ ਨੂੰ ਆ ਗਿਆ। ਨਿਜ ਨਾਰੀ ਸੋ ਬੈਨ ਲਾਇਓ। ਆਪਣੀ ਘਰਵਾਲੀ ਨੂੰ ਇਹ ਮੂਲਕ ਲੱਗਿਆ ਸਲੋਕ ਸੁਣਾਉਣ। ਕਰਮਹੀਨ ਤੈ ਮੋਕੋ ਮਾਰਿਓ। ਕਰਮਾਂ ਦੀ ਹੀਣੀਏ ਤੂੰ ਮੈਨੂੰ ਵੀ ਮਾਰਿਆ। ਚੜੀ ਸੀਸ ਮਮ ਜੀਵ ਬਿਦਾਰਿਓ। ਮੇਰੇ ਸਿਰ ਤੇ ਚੜ ਗਈ ਹੈ ਤੇ ਮੇਰਾ ਜਿਹੜਾ ਜਿਉਣਾ ਤੂੰ ਨਾਸ ਕਰਤਾ, ਹੁਣ ਮੈਨੂੰ ਮੌਤ ਦੇ ਮੂੰਹ ਵਿੱਚ ਲਿਆ ਸੁੱਟਿਆ ਹੈ ਤੇਰੇ। ਕਿਤ ਦਿਸ਼ ਗਮ ਨੇ ਦੇਹੋ ਬਤਾਈ। ਭਲੀਏ ਮਾਨਸੇ ਕਿਸ ਤਰਫ ਨੂੰ ਗੁਰੂ ਨਾਨਕ ਸਾਹਿਬ ਜੀ ਚਲੇ ਗਏ, ਮੈਨੂੰ ਦੱਸਦੇ ਛੇਤੀ ਦੇਖ। ਆਪਣੇ ਗੁਣ ਹੈ ਲਿਓ ਬਖਸ਼ਾਈ। ਕਰਕੇ ਆਪਣੇ ਜਿਹੜੇ ਗੁਨਾਹ ਹੈ ਮੈਂ ਉਹਨਾਂ ਤੋਂ ਅਪਰਾਧ ਦਾ ਮਾਫ ਕਰਵਾ ਲਵਾਂਗਾ। ਤੇ ਖਿਨ ਭਈ ਮੂਰਛਾ ਦੇਹੀ। ਕਹਿ ਰਿਹਾ ਸੀ ਉਸੇ ਸਮੇਂ, ਕਹਿੰਦੇ ਦੇਹ ਨੂੰ ਮੂਰਛਾ ਆ ਗਈ, ਬੇਹੋਸ਼ ਹੋ ਗਿਆ ਇਹ ਚਿਹਰ ਚੜ੍ਹਨ ਕਰਕੇ। ਬੋਲਣ ਕੀ ਸੁਧ ਰਹੀ ਨਾ ਕਹੀ। ਆ ਫਿਰ ਕਹਿੰਦੇ ਬੱਚਾ ਬੋਲਣ ਦੀ ਇਹਨੂੰ ਤਾਂ ਕੋਈ ਹੋਸ਼ ਹੀ ਨੀ, ਖਬਰ ਹੀ ਨੀ ਰਹੀ, ਬੇਹੋਸ਼ ਹੋ ਗਿਆ ਹੈ। ਨਗਰ ਵਿਖੇ ਪ੍ਰਗਟਿਓ ਸੋ ਬਿਰਤੰਤਾ। ਇਧਰ ਸਿਆਲਕੋਟ ਸ਼ਹਿਰ ਦੇ ਵਿੱਚ ਇਸ ਪ੍ਰਸੰਗ ਸਾਰੇ ਪਾਸੇ ਫੈਲ ਗਿਆ। ਮੂਲੇ ਘਰ ਗਏ ਪੂਰਨ ਸੰਤਾ। ਮੂਲੇ ਦੇ ਘਰ ਦੇ ਵਿੱਚ ਪੂਰਨ ਸਾਧੂ ਗਏ ਸੀ ਅੱਜ। ਸੋ ਦੁਰ ਗਏ ਨਾਰਕੇ ਭਾਖੇ। ਆਪਣੇ ਘਰ ਵਾਲੀ ਦੇ ਮਗਰ ਲੱਗ ਕੇ ਕਹਿੰਦੇ ਗਹੀਰੇ ਵਿੱਚ ਜਾ ਕੇ ਲੁਕ ਗਿਆ ਸੀ। ਤਿੰਨ ਕੋ ਮਿਲੇ ਉਹਨ ਕਰ ਬਿਲਾਖੇ। ਉਹਨਾਂ ਸਾਧੂਆਂ ਨੂੰ ਵੀ ਚਾਹਨਾ ਕਰਕੇ ਮਿਲਿਆ ਜੁਲਿਆ ਨਹੀਂ। ਕਰੀ ਅਵਗਿਆ ਸਰਪ ਜਬਾਇਓ। ਉਹਨਾਂ ਦੀ ਨਰਾਤੀ ਕੀਤੀ ਘਰ ਵਾਲੀ ਮਗਰ ਲੱਗ ਕੇ, ਅੱਜ ਵੀ ਸੱਪ ਨੇ ਡੰਗ ਮਾਰਤਾ ਉਹਦੇ। ਬੋਲਤ ਨਹੀਂ ਗਿਰਿਓ ਮੁਰਛਾਇਓ। ਆਏ ਤਾਂ ਕਹਿੰਦੇ ਉਹ ਮੂਲਾ ਤਾਂ ਹੁਣ ਬੋਲਦਾ ਨੀ, ਬੇਹੋਸ਼ ਹੋ ਕੇ ਡਿੱਗ ਪਿਆ ਹੈ। ਇਸ ਵੇਦਕ ਸੁਣ ਕੇ ਪੁਰ ਨਰ ਨਾਰੀ। ਇਸ ਤਰ੍ਹਾਂ ਸਿਆਲਕੋਟ ਸ਼ਹਿਰ ਦੇ ਮਾਈ ਭਾਈ ਸੁਣ ਸੁਣ ਕੇ ਇੱਕ ਦੂਸਰੇ ਤੋਂ ਆਵਤ ਧਾਏ ਨਿਕੇਤ ਮਝਾਰੀ। ਮੂਲੇ ਬਾਣੀਏ ਦਾ ਘਰ ਉਧਰ ਨੂੰ ਦੌੜ ਦੌੜ ਚ ਭਜੇ ਆਉਂਦੇ। ਸ੍ਰੀ ਗੁਰ ਵਹਿਰ ਨਗਰ ਤੇ ਆਏ। ਇੱਧਰ ਗੁਰੂ ਮਹਾਰਾਜ ਜੀ ਸਿਆਲਕੋਟ ਸ਼ਹਿਰ ਤੋਂ ਬਾਹਰ ਬਾਹਰ ਚੱਲ ਕੇ ਆ ਗਏ। ਬੈਠੇ ਦੇਖ ਰੁਚਰ ਇੱਕ ਥਾਂ। ਬਾਹਰ ਬਾਹਰ ਸੋਹਣੀ ਜਗ੍ਹਾ ਦੇਖ ਕੇ ਬੈਠ ਗਏ ਜੀ। ਉੱਥੇ ਬੇਰੀ ਸਾਹਿਬ ਗੁਰਦੁਆਰਾ ਸਭਾਏ ਮਾਨ ਹੈ, ਇੱਥੇ ਮੂਲੇ ਦਾ ਘਰ ਸੀ, ਇੱਥੇ ਹੌਂਜਾ ਗੋਜ ਦੀ ਨਾਲੀ ਜਗ੍ਹਾ ਸੀ, ਇੱਥੇ ਬੌਲੀ ਬਣੀ ਦੱਸਦੇ ਹਨ। ਪਿੰਡ ਲੋਕ ਤੇ ਸਦਨ ਸਿਧਾਰੇ। ਮੂਲੇ ਦੇ ਘਰ ਦੇ ਵਿੱਚ ਪਤਾ ਲੈਣ ਵਾਸਤੇ ਬੇਨਤੀ ਸ਼ਹਿਰ ਵਾਸੀ ਗਏ। ਮਿਲੇ ਪਰਸ ਪਰ ਬਚਨ ਉਚਾਰੇ। ਆਪੋ ਵਿੱਚ ਹੀ ਮਿਲ ਜੁਲ ਕੇ ਇੱਕ ਦੂਸਰੇ ਨੂੰ ਕਹਿੰਦੇ ਕਹਾਂਦੇ ਹਨ। ਸ੍ਰੀ ਨਾਨਕ ਬੈਠੇ ਜਹ ਜਾਈ। ਜਿੱਥੇ ਗੁਰੂ ਨਾਨਕ ਸਾਹਿਬ ਜੀ ਜਾ ਕੇ ਬਾਹਰ ਬੈਠੇ ਸੀ ਬੇਰੀ ਦੇ ਦਰਖਤ ਹੇਠਾਂ। ਤੂਰਨ ਲੈ ਚੱਲੀਏ ਤੇ ਹਥਾਂ। ਇੱਕ ਦੂਸਰੇ ਨੂੰ ਕਹਿੰਦੇ ਵੀ ਮੂਲੇ ਨੂੰ ਚੁੱਕ ਕੇ ਛੇਤੀ ਦੇ ਕੇ ਉਹਨਾਂ ਦੇ ਕੋਲ ਆਪਾਂ ਲੈ ਚੱਲੀਏ। ਮਹਾਂਪੁਰਖ ਪੂਰਨ ਹੈ ਸੋਈ। ਗੁਰੂ ਨਾਨਕ ਸਾਹਿਬ ਤਾਜ ਦੇ ਸਕੇ ਮਹਾਂਪੁਰਖ ਪੂਰੇ ਸੂਰਹੀ ਹੈ। ਬਖਸ਼ਹ ਖਤਾ ਕਰੀ ਤਿੰਨ ਜੋਈ। ਇਹਨੇ ਬੇਮੁਖ ਬਣ ਕੇ ਲੁੱਕ ਕੇ ਗਲਤੀ ਕੀਤੀ ਹੈ, ਮਾਰਾ ਮਾਫ ਕਰ ਦੇਣਗੇ। ਅਸ ਕਹਿ ਤਾਂ ਹੈ ਮੰਚ ਪਰ ਪਾਏ। ਇਸ ਤਰ੍ਹਾਂ ਸਿਆਣਿਆਂ ਨੇ ਕਹਿ ਕੇ ਮੂਲੇ ਨੂੰ ਪਣਗ ਉੱਪਰ ਪਾ ਲਿਆ ਹੈ। ਚਤੁਰ ਲੋਕ ਸਿਰ ਲੀਨ ਉਚਾਏ। ਇਸ ਤਰ੍ਹਾਂ ਚਾਰਕ ਲੋਕਾਂ ਨੇ ਪਣਗ ਸਿਰ ਤੇ ਚੁੱਕ ਲਿਆ, ਮੋਢਿਆਂ ਤੇ ਲੈ ਲਿਆ। ਗਮਨ ਕੀਨ ਤਿਤ ਦਿਸ਼ ਨਰ ਬ੍ਰਿੰਦਾ। ਹਾਂ, ਬਹੁਤੇ ਲੋਕਾਂ ਨੇ ਉਸ ਤਰਫ ਨੂੰ ਜਾਣਾ ਕੀਤਾ ਹੈ। ਜਿਤ ਦਿਸ਼ ਸੋਨੇ ਸੋਨ ਸੁਖ ਕੰਦਾ। ਜਿਸ ਤਰਫ ਸੁਖਾਂ ਦੇ ਬੱਦਲ ਸਤਿਗੁਰੂ ਨੂੰ ਸੁਣਿਆ ਦੀਆਂ ਕੰਨਾਂ ਰਾਹੀਂ ਨਿੰਦਾ ਮੂਲੇ ਕੀ ਸਭ ਕਰਹੀ। ਇੰਨੇ ਸਿਆਣੇ ਲੋਕ ਮੂਲੇ ਬਾਣੀਆਂ ਦੀ ਨਿੰਦਿਆ ਭੰਡੀ ਕਰਦੇ। ਸ੍ਰੀ ਨਾਨਕ ਕੋ ਸੁਜਸ ਚਰਹੀ। ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਵਿਚਾਰ ਦੇ ਵੀ ਦੇਖੋ ਮਹਾਰਾਜ ਤਾਂ ਮਿੱਤਰ ਨੂੰ ਮਿਲਣ ਵਾਸਤੇ ਘਰੇ ਚੱਲ ਕੇ ਆਏ, ਰਸਤਾ ਤੈਅ ਕਰਕੇ ਕਿੱਡਾ ਮਹਾਂਮੂਰਖ ਘਰਵਾਲੀ ਮਗਰ ਲੱਗ ਕੇ ਗਿਰੇ ਵਿੱਚ ਲੁਕਦਾ ਫਿਰਦਾ ਹੈ। ਰੰਗ ਰਾਏ ਜਿਨ ਸੁਧ ਸੁਣ ਪਾਈ। ਹਾਂ, ਸਿਆਲਕੋਟ ਸ਼ਹਿਰ ਦਾ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ, ਜਿਹਨੇ ਖਬਰ ਫਾਰ ਸੁਣ ਪਾਈ ਹੈ। ਮਾਰਗ ਵਿਖੇ ਮਿਲੇ ਸਭ ਧਾਈ। ਰਸਤੇ ਵਿੱਚ ਹੀ ਦੌੜ ਦੌੜ ਕੇ ਮਿਲੀ ਜਾਂਦੇ ਹਨ। ਮੂਲੇ ਸਿਹਤ ਭੀਰ ਵੱਡ ਭਾਰੀ। ਮੂਲਾ ਪੁਣਗ ਤੇ ਉੱਤੇ ਚੁੱਕਿਆ ਹੋਇਆ ਬੜੀ ਭੀੜ ਹੈ ਨਾਲ। ਸਭ ਚੱਲ ਆਏ ਗੁਰੂ ਅਗਾਰੀ। ਜਿੱਥੇ ਗੁਰੂ ਮਹਾਰਾਜ ਬੈਠੇ ਉੱਥੇ ਚੱਲ ਕੇ ਸਾਰੇ ਆ ਪਹੁੰਚੇ ਲੋਕ। ਪਦ ਅਰਬਿੰਦ ਵੰਦਨਾ ਕਰਹੀ। ਆ ਕੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰਾਂ ਕਰਦੇ। ਬੇਨਤੀ ਕਰੈ ਭਾਉਰ ਧਰਹੀ। ਬੇਨਤੀਆਂ ਕਰਦੇ ਬਹੁਤ ਹੀ ਪ੍ਰੇਮ ਹਿਰਦੇ ਵੀ ਧਾਰਦੇ ਰੱਖਦੇ। ਮੰਚ ਪਰ ਤੇ ਉਤਾਰ ਤੇ ਹਿਤਾਈ। ਜਿੱਥੇ ਮਹਾਰਾਜ ਬੈਠੇ ਉੱਥੇ ਮੂਲਾ ਜਿਹੜਾ ਮਨ ਪਣਗ ਤੇ ਪਾਇਆ ਨੂੰ ਹੇਠਾਂ ਜਲ ਲਾਇਆ। ਗੁਰ ਆਗੇ ਸੋ ਦੀਏ ਪੌਡਾਈ। ਕੇ ਮਹਾਰਾਜ ਦੇ ਅੱਗੇ ਇਸ ਨੂੰ ਲਟਾ ਦਿੱਤਾ ਪਾ ਦਿੱਤਾ। ਹੱਥ ਬੰਦ ਠਾਡੇ ਹੋਏ ਸਭ ਹੀ। ਸਿਆਲਕੋਟ ਦੇ ਜਿੰਨੇ ਲੋਕ ਹੱਥ ਜੋ ਕੇ ਖੜਿਆ ਹੋ ਕੇ ਬੇਨਤੀ ਕਹੈ ਭਾਉਰ ਧਰਹੀ। ਦੇ ਵਿੱਚ ਪ੍ਰੇਮ ਧਾਰ ਕੇ ਸਤਿਗੁਰੂ ਅੱਗੇ ਬੇਨਤੀਆਂ ਕਰਦੇ ਆ ਕਹਿੰਦੇ। ਗੁਣ ਹੈ ਬੰਦ ਲੱਖ ਤੁਮਨੇ ਮਾਰਿਆ। ਮਹਾਰਾਜ ਗੁਨਾਹਗਾਰ ਜਾਣ ਕੇ ਤੁਸੀਂ ਮਹਾਰਾਜ ਨੂੰ ਮਾਰ ਦਿੱਤਾ। ਕਿਰਪਾ ਧਾਰ ਅਬ ਦੇਹੋ ਜਵਾਰਾ। ਤੁਸੀਂ ਸਾਧੂ ਕਿਰਪਾ ਧਾਰ ਕੇ ਨੂੰ ਦੁਬਾਰਾ ਜਿਉਂਦਾ ਕਰ ਦਿਓ ਜੀ। ਜਾਣ ਬੂਝ ਇਹ ਭਇਓ ਅਜਾਨਾ। ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਸੀ ਸਮਝਦਾ ਸੀ, ਫਿਰ ਜਾਣਦਾ ਪਛਾਣਦਾ ਫਿਰ ਬੇਸਮਝ ਹੋ ਗਿਆ, ਜਾਣ ਹੋ ਗਿਆ। ਪ੍ਰੇਰਿਓ ਧੀਏ ਕੁਮਤ ਉਜਰਾਨਾ। ਘਰਵਾਲੀ ਦੇ ਪ੍ਰੇਰਿਆ ਹੋਇਆ ਕਹਿੰਦੇ ਭੈੜੀ ਮਤ ਵਿੱਚ ਫਸ ਗਿਆ। ਇਸ ਪ੍ਰਕਾਰ ਸੁਣ ਕੇ ਜਗਨਾਥਾ। ਜਗਤ ਦੇ ਮਾਲਕ ਨੇ ਉਹ ਲੋਕਾਂ ਤੋਂ ਸੁਣ ਕੇ ਬੋਲੇ ਬਚਨ ਸਭਨ ਕੇ ਸਾਥਾ। ਸਾਰੇ ਸ਼ਹਿਰ ਵਾਸੀਆਂ ਦੇ ਸਾਥ ਸਤਿਗੁਰੂਆਂ ਬਚਨ ਬੋਲੇ ਮੁਖਤਾ। ਰਹੇ ਜੀਵਨਾ ਇਸ ਮ੍ਰਿਤੂ ਆਏ। ਕਹਿੰਦੇ ਵੀ ਲੋਕੋ ਇਹ ਮੂਲੇ ਦਾ ਤਾਂ ਸੰਸਾਰ ਦੇ ਵਿੱਚ ਚੋਣਾ ਹੁਣ ਰਹਿ ਗਿਆ ਹੈ। ਨਹਿ ਕੈਸੇ ਤੂੰ ਹੋਤ ਬਚਾਈ। ਇਹ ਹੁਣ ਵੀ ਤੁਹਾਡੇ ਮੂਲੇ ਦਾ ਕਿਵੇਂ ਬਚਾ ਨਹੀਂ ਹੋ ਸਕਦਾ। ਇਸ ਕੋ ਮਾਰ ਗਾਢ ਬਹੁ ਹੋਈ। ਅਸੀਂ ਤਾਂ ਕੁਝ ਨੀ ਕਿਹਾ ਹੈ, ਵੀ ਇਹਨੂੰ ਤਾਂ ਉਪਰੋਂ ਪਰਮੇਸ਼ਰ ਵੱਲੋਂ ਤਕੜੀ ਮਾਰ ਪੈ ਗਈ ਹੈ। ਨਹੀਂ ਉਬਾਰ ਸਕੇ ਅਬ ਕੋਈ। ਹੁਣ ਵੀ ਇਸ ਨੂੰ ਕੋਈ ਬਚਾ ਨਹੀਂ ਸਕਦਾ ਹੈ, ਇਹਨੂੰ ਉਪਰੋਂ ਮਾਰ ਹੋ ਗਈ ਹੈ। ਸੰਤ ਕਾਲੀਆ ਧਰਤ ਬਿਦਾਰੋਂ, ਸੰਤ ਕਾਲੀਆ ਆਕਾਸ਼ ਤੇ ਟਾਰੋਂ। ਜਿਹੜਾ ਸੰਤ ਸਾਧੂ ਦਾ ਸਰਾਪਿਆ ਜੇ ਆਕਾਸ਼ ਤੇ ਉਹਨੂੰ ਵਿੱਚ ਪਰਮੇਸ਼ਰ ਹੇਠਾਂ ਸਿਰ ਦਿੰਦਾ ਹੈ। ਇਸ ਤਰ੍ਹਾਂ ਵੀ ਇਹਨੂੰ ਉਪਰੋਂ ਮਾਰ ਪੈ ਗਈ ਹੈ, ਪਰਮੇਸ਼ਰ ਨਾਰਾਜ਼ ਹੋ ਗਿਆ ਇਸ ਤੇ। ਅੰਤ ਸਮੇਂ ਜੋ ਦਰਸ਼ਨ ਪਾਵਾ। ਮਹਾਰਾਜ ਕਹਿੰਦੇ ਚਲੋ ਅੰਤ ਦੇ ਸਮੇਂ ਮਰਨ ਸਮੇਂ ਨੇ ਆ ਦਰਸ਼ਨ ਪਾਇਆ ਹੈ। ਜਾਂ ਕੋ ਫਲ ਇਸ ਹੋਏ ਸੁਹਾਵਾ। ਇਹਦਾ ਫਲ ਇਹਨੂੰ ਚੰਗਾ ਸੋਭਨੀਕ ਹੋ ਜੋ ਜਿਹੜਾ ਅੰਤ ਸਮੇਂ ਨੇ ਦਰਸ਼ਨ ਕਰ ਲਏ ਤੇ। ਦਸਵਾਂ ਜਾਮਾ ਪਹਿਰਹਿ ਜਬ ਹੀ। ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਦਸਵਾਂ ਸਰੀਰ ਧਾਰਾਂਗੇ, ਦਸਵੇਂ ਜਾਮੇ ਵਿੱਚ ਹੋਵਾਂਗੇ, ਜਨਮ ਮਰਨ ਤੇ ਗਤ ਦੈ ਤਬ ਹੀ। ਫਿਰ ਜੰਮਣ ਮਰਨ ਵੱਲੋਂ ਇਹਨੂੰ ਕਲਿਆਣ ਦੇਦਿਆਂ ਨੂੰ ਦਸਵੇਂ ਸਰੂਪ ਦੇ ਵਿੱਚ ਇਹਦੀ ਮੁਕਤੀ ਕਰ ਦਿਆਂਗੇ। ਤਬ ਲਓ ਜਨਮ ਧਰ ਹੈ ਗੋ ਇਹੀ। ਉਹਨਾਂ ਚਿਰ ਤਾਂ ਵੀ ਇਹ ਜੂਲਾ ਮਰ ਮਰ ਕੇ ਬਹੁਤ ਜਨਮ ਧਾਰੇਗਾ। ਸੂਕਰ ਸਸਾ ਮਿਰਗ ਕੀ ਦੇਹੀ। ਸੂਰ ਬਣੂਗਾ ਕਿਤੇ ਸਿਹਾ ਬਣੂਗਾ ਕਿਤੇ ਕੁੱਤਾ ਬਣੂਗਾ। ਅਸ ਕਹਿ ਤੂਸ਼ਨ ਭੇ ਗੁਣ ਖਾਨਾ। ਹਰਨ ਬਣ ਜਾਏਗਾ। ਇਸ ਤਰ੍ਹਾਂ ਦੇ ਬਚਨ ਕਹਿ ਕੇ ਮਹਾਰਾਜ ਚੁੱਪ ਚਾਪ ਹੋ ਗਏ। ਬਹੁਰ ਨ ਕੈਸੇ ਬੋਲੇ ਬਾਨੀ। ਉਸ ਤੋਂ ਬਾਅਦ ਮਹਾਰਾਜ ਕੋਈ ਬਚਨ ਨਹੀਂ ਬੋਲੇ। ਲੈ ਮੂਲੇ ਕੋ ਸਦਨ ਸਿਧਾਰੇ। ਸ਼ਹਿਰ ਦੇ ਲੋਕ ਲੈ ਕੇ ਮੂਲੇ ਨੂੰ ਘਰ ਵੱਲ ਨੂੰ ਚਲੇ ਗਏ। ਬ੍ਰਿੰਦ ਲੋਕ ਗਮਨੇ ਸੰਗਾਰੇ। ਅੰਤ ਲੋਕ ਦੇ ਨਾਲ ਵੀ ਚੱਲੇ। ਜਬ ਘਰ ਵਿਖੇ ਉਤਾਰਾ ਜਾਏ। ਮੂਲੇ ਨੂੰ ਘਰ ਦੇ ਵਿੱਚ ਕਹਿੰਦੇ ਤੇ ਪਣਗ ਤੋਂ ਹੇਠਾਂ ਲਾਇਆ ਹੈ। ਭਇਓ ਮ੍ਰਿਤੂ ਪਨ ਸਵਾਸ ਨਾਏ, ਲਾਉਂਦਿਆਂ ਸਾਰੀ ਮਰ ਗਿਆ, ਮੁੜ ਕੇ ਸਵਾਸ ਹੀ ਨਹੀਂ ਆਇਆ ਹੈ। ਮਿਲ ਨਾਰੀ ਬਹੁ ਰੋਦਨ ਕੀਨੋ, ਤੇ ਮਾਈਆਂ ਨੇ ਮਿਲ ਕੇ ਰੋਣਾ ਸ਼ੁਰੂ ਕਰ ਦਿੱਤਾ। ਕਾਸ਼ਟ ਮੈਂ ਧਰ ਫੂਕ ਫੁਕ ਸੋ ਦੀਨੋ, ਇਸ ਤਰ੍ਹਾਂ ਲੱਕੜਾਂ ਰੱਖ ਕੇ ਤੇ ਇਸ ਤਰ੍ਹਾਂ ਕਹਿੰਦੇ ਇਹਦਾ ਸੰਸਕਾਰ ਕਰ ਦਿੱਤਾ। ਇੱਕ ਨਿਸ਼ਾ ਬਸ ਕੇ ਤੇਹ ਥਾਏ, ਇੱਧਰ ਗੁਰੂ ਨਾਨਕ ਸਾਹਿਬ ਜੀ ਇੱਕ ਰਾਤ ਉਸ ਸਥਾਨ ਤੇ ਬਤੀਤ ਕਰਕੇ। ਬਹਰੋ ਕੀਨੋ ਗਮਨ ਗੁਸਾਏ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇੱਥੋਂ ਅੱਗੇ ਚੱਲਣਾ ਕੀਤਾ। ਚੱਲ ਗਏ ਬਾਤ ਸੁਣੀ ਪੁਰ ਲੋਕਨ, ਇਸ ਤਰ੍ਹਾਂ ਕਹਿੰਦੇ ਵੀ ਮਹਾਰਾਜ ਚਲੇ ਗਏ ਸਿਆਲਕੋਟ ਦੇ ਲੋਕਾਂ ਨੇ ਜਦੋਂ ਗੱਲਬਾਤ ਸੁਣੀ। ਤੌਰ ਮਿਲਤ ਭੇ ਸੋਚ ਵਿਮੋਚਨ, ਸੋਚਾਂ ਨੂੰ ਕੱਟਣ ਵਾਲੇ ਸਤਿਗੁਰੂ ਨੂੰ ਦੌੜ ਦੌੜ ਕੇ ਭਜ ਭਰ ਕੇ ਆ ਕੇ ਮਿਲਦੇ ਜੁੜਦੇ। ਚਰਨ ਕਮਲ ਗਿਰ ਗਹਿ ਗੁਰ ਕਹੀਏ, ਹਾਂ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਫੜ ਕੇ ਤਿਉ ਕਹਿੰਦੇ, ਹਮਨ ਉਧਾਰਨ ਤੁਮ ਕੋ ਚਾਹੀਏ, ਅਸੀਂ ਜਿਹੜੇ ਲੋਕ ਆ ਸਾਡਾ ਉਧਾਰ ਕਰਨਾ ਚਾਹੀਏ ਜੀ। ਧਰਮ ਸਾਲ ਇਹ ਥਲ ਬਨ ਵਾ, ਗੁਰੂ ਮਹਾਰਾਜ ਕਹਿੰਦੇ ਵੀ ਸ਼ਹਿਰ ਵਾਸੀਓ, ਤੁਸੀਂ ਇਹ ਸ਼ਹਿਰ ਦੇ ਵਿੱਚ ਧਰਮ ਦੀ ਜਗ੍ਹਾ ਬਣਾ ਲਓ। ਪੰਚਾਮ੍ਰਿਤ ਕਰ ਨੁਤ ਫਲ ਪਾਵੋ, ਇੱਥੇ ਕੜਾਹ ਪ੍ਰਸ਼ਾਦੀ ਦੇ ਕਰਿਆ ਕਰੋ, ਫਿਰ ਕੀਰਤਨ ਕਰਿਆ ਕਰੋ, ਫਿਰ ਇਸ ਤਰ੍ਹਾਂ ਭੋਗ ਲਵਾ ਕੇ ਸ਼ਕਸ਼ਕਾ ਲਿਆ ਕਰੋ, ਸੁਖ ਪਾਓਗੇ। ਪਗ ਪਾਹੁਲ ਦੇ ਕਰ ਵਿਦ ਗਮਨੇ, ਮਹਾਰਾਜ ਚਰਨਾਂ ਦੀ ਪਹੁਲ ਦੇ ਕੇ ਧਰਮਸ਼ਾਲਾ ਬਣਾ ਕੇ ਕਥਾ ਕੀਰਤਨ ਦਾ ਪ੍ਰਬੰਧ ਕਰਾ ਕੇ ਇੱਥੋਂ ਚੱਲ ਪਏ। ਗੁਰਦੁਆਰ ਬਣਾ ਤੇ ਭਵਨੇ, ਭਾਈ ਪਾਲਾ ਜੀ ਕਹਿੰਦੇ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਉਸ ਅਸਥਾਨ ਤੇ ਹੁਣ ਸੋਹਣਾ ਗੁਰਦੁਆਰਾ ਬਣਿਆ ਹੋਇਆ। ਹੁਕਮ ਮਾਨ ਦਰਬਾਰ ਬਣਾਇਓ, ਇਸ ਤਰ੍ਹਾਂ ਕਹਿੰਦੇ ਮਹਾਰਾਜ ਦਾ ਵਚਨ ਮੰਨ ਕੇ ਲੋਕਾਂ ਨੇ ਸੋਹਣਾ ਦਰਬਾਰ ਵੀ ਬਣਾ ਲਿਆ। ਆਪ ਲਗ ਜਾਹਰ ਜਗਤ ਸੁਹਾਇਓ, ਤਾਂ ਕਹਿੰਦੇ ਜਿਹੜਾ ਧਰਮ ਸਥਾਨ ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੈ। ਪੂਜਨ ਕਰ ਫਲ ਪਾਵਤ ਲੋਕੀ, ਉਸ ਸਥਾਨ ਦੀ ਪੂਜਾ ਕਰਕੇ ਲੋਕ ਉੱਥੋਂ ਤਰ੍ਹਾਂ ਤਰ੍ਹਾਂ ਦੇ ਫਲ ਪਾਉਂਦੇ। ਆਪ ਲਗ ਪ੍ਰਗਟ ਬੇਰ ਪਤ ਲੋਕੀ, ਹੁਣ ਤੱਕ ਕਹਿੰਦੇ ਤਿੰਨਾਂ ਲੋਕਾਂ ਵਿੱਚ ਬੇਰ ਸਾਹਿਬ ਗੁਰਦੁਆਰਾ ਨਾਮ ਕਰਕੇ ਉਹ ਸਥਾਨ ਪ੍ਰਗਟ ਹੈ। ਸੁਣ ਕੇ ਸਰੋਤਨ ਪ੍ਰਸ਼ਨ ਸੋ ਕੀਨਾ, ਇਸ ਤਰ੍ਹਾਂ ਸੁਣ ਕੇ ਸਰੋਤਿਆਂ ਨੇ ਭਾਈ ਬਾਲਾ ਤਥਾ ਕਵੀ ਸੰਤੋਖ ਸਿੰਘ ਜੀ ਅੱਗੇ ਪ੍ਰਸ਼ਨ ਕੀਤਾ। ਮੂਲਾ ਕਿਸ ਬਿਦ ਬੰਧਨ ਹੀਨਾ, ਜਿਹੜਾ ਮੂਲਾ ਸੀ ਜਿਹਨੂੰ ਉੱਪਰੋਂ ਬੜੀ ਤਕੜੀ ਮਾਰ ਪੈ ਗਈ ਸੀ, ਜਿਸਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ ਦਸਵੇਂ ਜਾਮੇ ਵਿੱਚ ਇਹਨੂੰ ਬੰਧਨਾਂ ਤੋਂ ਰਹਿਤ ਕਰਾਂਗੇ, ਉਹ ਮੂਲਾ ਨੂੰ ਫਿਰ ਉਹ ਬੰਧਨਾਂ ਤੋਂ ਰਹਿਤ ਸਤਿਗੁਰੂ ਨੇ ਕਿਵੇਂ ਕੀਤਾ ਸੀ? ਜਿਸ ਪ੍ਰਕਾਰ ਪਾਈ ਗਤ ਤਾਹੀ, ਜਿਸ ਤਰ੍ਹਾਂ ਭਾਈ ਬਾਲਾ ਜੀ ਅਥਵਾ ਕਵੀ ਸੰਤੋਖ ਸਿੰਘ ਜੀ ਉਹ ਮੂਲੇ ਨੇ ਮੁਕਤੀ ਪਾਈ। ਸਭ ਪ੍ਰਸੰਗ ਕਹੋ ਹਮ ਪਾਹੀ, ਸਾਰਾ ਜਿਹੜਾ ਪ੍ਰਸੰਗ ਹੈ ਉਹ ਸਾਡੇ ਕੋਲ ਤੁਸੀਂ ਹੁਣੇ ਖੋਲ ਕੇ ਦੱਸ ਦਿਓ। ਇਹ ਕਵੀ ਸੰਤੋਖ ਸਿੰਘ ਜੀ ਦੇ ਕੋਲ ਸਰੋਤਿਆਂ ਨੇ ਪ੍ਰਸ਼ਨ ਕੀਤਾ ਸੀ ਵੀ ਨਾਲ ਲੱਗਵਾਂ ਮੂਲੇ ਦੀ ਕਲਿਆਣ ਦਾ ਵੀ ਪ੍ਰਸੰਗ ਕਹਿ ਦਿਓ। ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਦੇ ਸਮੇਂ ਇਹ ਸਿਹਾ ਬਣਿਆ ਹੋਇਆ ਸੀ, ਇਹਦੀ ਕਲਿਆਣ ਕੀਤੀ ਸੀ, ਉਹ ਸਾਰਾ ਪ੍ਰਸੰਗ। ਕੋਈ ਨਾ ਜੀ, ਹੋਜੂਗਾ, ਇਹ ਪ੍ਰਸੰਗ ਇੱਥੇ ਹੋ ਗਿਆ। ਇਸ ਤਰ੍ਹਾਂ ਉਹ ਆਪਾਂ ਜਿਵੇਂ ਪ੍ਰਸੰਗ ਆਏਗਾ ਅੱਗੇ ਸਰਵਣ ਕਰਕੇ ਲਾਹਾ ਲਵਾਂਗੇ ਜੀ। ਸੁਣ ਕੇ ਸਰੋਤਨ ਪ੍ਰਸ਼ਨ ਸੋ ਕੀਨਾ, ਮੂਲਾ ਕਿਸ ਬਿਦ ਬੰਧਨ ਹੀਨਾ, ਜਿਸ ਪ੍ਰਕਾਰ ਪਾਈ ਗਤ ਤਾਹੀ, ਸਭ ਪ੍ਰਸੰਗ ਕਹੋ ਹਮ ਪਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ,